ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਈ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਈ ਵਾਹਿਗੁਰੂ ਸਾਹਿਬ ਜੀਓ ਦੋਹਰਾ ਅਮਲ ਕਮਲ ਦਲ ਲਲਿਤ ਚਖ ਸੁਰਸਾਰ ਜਲ ਸਮਦੇ ਕਰਨ ਹਾਰ ਮੰਗਲ ਸਕਲ ਨਮਹ ਚਰਨ ਪਰਲੇਹ ਅਮਲ ਕਮਲ ਦਲ ਲਲਿਤ ਚਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਰ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰਬਾਣੀ ਦਾ ਪਾਠ ਜੋ ਇੱਥੇ ਲੜੀਵਾਰ ਰੂਪ ਵਿੱਚ ਪਰਿਵਾਰ ਰੂਪ ਜਾਰੀ ਹੈ, ਗ੍ਰੰਥੀ ਸਾਹਿਬਾਨ ਪਾਠ ਕਰ ਰਹੇ ਸਨ। ਪਾਠ ਤੋਂ ਉਪਰੰਤ ਰਾਗੀ ਸਿੰਘਾਂ ਰਾਹੀਂ ਸੰਗੀਤ ਦੇ ਨਜ਼ਮਾਂ ਵਿੱਚ ਕੁਝ ਕੁ ਸਮਾਂ ਸਾਰੀ ਵਾਰ ਦਾ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਿਹਾੜਾ ਨੇੜੇ ਆਉਣ ਜਾਣ ਕਰਕੇ ਉਸ ਸੰਬੰਧ ਵਿੱਚ ਰਾਗੀ ਸਾਹਿਬਾਨ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸ ਦੀ ਮਹਿਮਾ ਦੇ ਕੁਝ ਲਫਜ਼ ਪੌੜੀਆਂ ਰੂਪ ਵਿੱਚ ਕਹੇ ਨੇ, ਪੌੜੀ ਛੰਦ ਵਿੱਚ ਆਖੇ ਹਨ, ਉਹਨਾਂ ਦਾ ਕੀਰਤਨ ਕਰਕੇ ਨਿਹਾਲ ਕਰ ਰਹੇ ਸੀ। ਇਤਿਹਾਸ ਵਿੱਚ ਜਿਹੜਾ ਪ੍ਰਸੰਗ ਉਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਚੱਲ ਰਿਹਾ ਹੈ, ਜੋ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਮੂਲਚੰਦ ਬਟਾਲੇ ਤੋਂ ਚੱਲਦਾ ਸੁਲਤਾਨਪੁਰ ਆਇਆ, ਪੁੱਤਰੀ ਦੇ ਦੁੱਖ ਸੁਣ ਕੇ ਜਲ ਜੈ ਰਾਮ ਦੇ ਜਾ ਕੇ ਗਲ ਪਿਆ, ਇਸੇ ਤਰ੍ਹਾਂ ਫਿਰ ਚੰਦੋ ਰਾਣੀ ਆਈ, ਉਹ ਨਾਨਕੀ ਜੀ ਦੇ ਆ ਕੇ ਗਲ ਪਈ, ਬੋਲ ਕੋਲ ਬੋਲਣ ਲੱਗ ਪਈ, ਹੇ ਦਰ ਜੈ ਰਾਮ ਵੀ ਸਿਆਣੇ ਸਨ ਅਤੇ ਇਹਨਾਂ ਦੀ ਪਤਨੀ ਨਾਨਕੀ ਵੀ ਸਿਆਣੀ ਸੀ, ਜਿਵੇਂ ਦੋਹਾਂ ਨੂੰ ਹੀ ਇਹਨਾਂ ਨੇ ਸਮਝਾਇਆ ਬੁਝਾਇਆ ਕਿ ਗੁਰੂ ਨਾਨਕ ਸਾਹਿਬ ਜੀ ਅੰਦਰ ਕੋਈ ਦੋਸ਼ ਨਹੀਂ, ਕੋਈ ਗੁਨਾਹ ਨਹੀਂ ਹੈ, ਕੋਈ ਮਾੜਾ ਨਹੀਂ ਕੰਮ ਕਰ ਰਹੇ। ਚੰਦੋ ਰਾਣੀ ਨੂੰ ਕਿਹਾ ਨਾਨਕੀ ਜੀ ਨੇ ਵੀ ਤਾਂ ਕੋਈ ਮੇਰੇ ਭਰਾ ਕੋਈ ਜੂਆ ਵੇਲ ਆਦਿ ਖੇਡਦੇ ਹਨ, ਚੋਰਾਂ ਨਾਲ ਮਿਲ ਕੇ ਕੋਈ ਚੋਰੀ ਕਰਦੇ ਹੋਣ ਜਾਂ ਕੋਈ ਸ਼ਰਾਬ ਸ਼ਰੂਬ ਪੀਂਦੇ ਹੋਣ, ਫਿਰ ਤਾਂ ਉਹਨਾਂ ਨੂੰ ਕਹੀਏ ਇਸ ਨੇ ਵੀ ਆ ਤੁਸੀਂ ਕਰਿਆ ਨਾ ਕਰੋ, ਕੋਈ ਦਾਨ ਪੁੰਨੀ ਕਰਦੇ, ਕੋਈ ਚੰਗਾ ਹੀ ਕਰ ਰਹੇ। ਇਹ ਉਹਨਾਂ ਦਾ ਪਹਿਲਾਂ ਤਾਂ ਸੁਭਾਅ ਹੈ, ਇਸ ਕਰਕੇ ਚੰਗਾ ਕਰਦਿਆਂ ਨੂੰ ਅਸੀਂ ਭਲਾ ਉਹਨੂੰ ਕਿਵੇਂ ਕਹੀਏ ਤੁਸੀਂ ਇਹ ਨਾ ਕਰੋ ਜੀ, ਗਰੀਬਾਂ ਨੂੰ ਦਾਨ ਨਾ ਦਿਓ, ਇਹਨਾਂ ਨੂੰ ਰੋਟੀ ਪਾਣੀ ਕੱਪੜਾ ਨਾ ਦਿਓ। ਦਾਨ ਕਰਨਾ ਬਹੁਤ ਵੱਡਾ ਮਹਾਨ ਧਰਮ ਹੈ, ਪੁੰਨ ਹੈ, ਇਸ ਕਰਕੇ ਬਾਕੀ ਉਹ ਕੋਈ ਫਜ਼ੂਲ ਖਰਚੀ ਤਾਂ ਕਰ ਨਹੀਂ ਰਹੇ ਹੈ, ਆਪਣੀ ਕਮਾਈ ਕਰਕੇ ਤੁਹਾਡੀ ਸੁਪੁੱਤਰੀ ਨੂੰ ਵੀ ਖੁੱਲ੍ਹਾ ਉਹ ਦੇਈ ਜਾਂਦੇ, ਦੱਸੋ ਕਿਹੜੀ ਕੋਈ ਘਾਟ ਹੈ। ਸੁਣ ਕੇ ਫਿਰ ਚੁੱਪ ਹੋ ਗਈ ਹੈ, ਜਿਵੇਂ ਗਿਆਨਵਾਨ ਦੇ ਅੱਗੇ ਅਗਿਆਨੀ ਗੱਲ ਨਹੀਂ ਨਾ ਕਰ ਸਕਦਾ, ਉਹਨੂੰ ਆਉਂਦੀ ਨਹੀਂ ਹੁੰਦੀ ਹੈ। ਜਿਹੜੀ ਚੰਦੋਰਣੀ ਅਗਿਆਨਣ ਜੀ ਸੀ ਅਤੇ ਨਾਨਕ ਹੀ ਗਿਆਨਵਾਨ ਸੀ, ਜਦੋਂ ਖਰੀਆਂ ਖਰੀਆਂ ਸੁਣਾਈਆਂ ਚੁੱਪ ਹੋ ਗਈ ਹੈ, ਵਾਪਸ ਪਰਤ ਗਈ। ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਰੀਤੀ ਅਨੁਸਾਰ ਵੀ ਚਲੋ ਉਮਰ ਕਰਕੇ ਵੀ ਵੱਡੇ ਹੈ, ਸੰਸਾਰੀ ਸੰਬੰਧ ਜੁੜਿਆ ਇਹਨਾਂ ਦੇ ਨਾਲ, ਇਹਨਾਂ ਦੀ ਸਪੁੱਤਰੀ ਕਰਕੇ, ਇਸ ਕਰਕੇ ਆਪ ਜੀ ਨੇ ਆਪਣੇ ਵੱਲੋਂ ਦੋਹਾਂ ਨੂੰ ਕੁਝ ਵੀ ਨਹੀਂ ਆਖਿਆ, ਸਤਿਕਾਰ ਹੀ ਕੀਤਾ ਹੈ। ਇਸ ਤਰ੍ਹਾਂ ਦਾ ਪ੍ਰਸੰਗ ਕੱਲ੍ਹ ਦੇ ਸਮੇਂ ਆਪਾਂ ਇਹ ਦੀਵਾਨ ਵਿੱਚ ਵਿਸਾਰ ਨਾਲ ਸੁਣੀ ਲਿਆ। ਅੱਜ ਅੱਗੇ ਪ੍ਰਸੰਗ ਆ ਰਿਹਾ ਹੈ, ਉਹ ਸਾਰੀ ਆਪਾਂ ਰਲ ਮਿਲ ਕੇ ਸੁਣੀਏ ਜੀ। ਅਮਲ ਕਮਲ ਦਲ ਲਲਿਤ ਚੱਖ। ਕਵੀ ਸੰਤੋਖ ਸਿੰਘ ਜੀ ਜੋ ਕਵਿਤਾ ਦੀ ਦਾਤੀ ਸ਼ਕਤੀ ਹੈ, ਉਹਦਾ ਮਹਿਮਾ ਦਾ ਮੰਗਲ ਕਰ ਰਿਹਾ ਹੈ। ਇਸ ਕਵਿਤਾ ਦੀ ਦਾਤੀ ਦੇ ਜਿਹੜੇ ਨੇਤਰ ਹਨ, ਜਿਵੇਂ ਕਵਲ ਦਲ ਦੇ ਪੱਤਰੇ, ਕਵਲ ਦੇ ਪੱਤਰੇ ਬੜੇ ਨਿਰਮਲ ਅਤੇ ਸੁੰਦਰ ਹੁੰਦੇ ਹਨ, ਜਿਸਦੇ ਨੇਤਰ ਬੜੇ ਨਿਰਮਲ ਕਮਲ ਦੇ ਪੱਤਰਿਆਂ ਵਾਂਗ ਸੁੰਦਰ ਸੋਹਣੇ ਹਨ। ਸੁਰ ਸਾਰ ਜਲ ਸਾਮਦੇ, ਗੰਗਾ ਦਾ ਜਲ ਬੜਾ ਪਵਿੱਤਰ ਹੁੰਦਾ, ਸ਼ੁੱਧ ਹੁੰਦਾ ਹੈ। ਇਸ ਤਰ੍ਹਾਂ ਜਿਸਦਾ ਸਰੀਰ ਹੈ ਗੰਗਾ ਦੇ ਜਲ ਦੇ ਸਮਾਨ ਸ਼ੁੱਧ ਪਵਿੱਤਰ, ਕਰਨ ਹਾਰ ਮੰਗਲ ਸਕਲ ਸਾਰੀਆਂ ਕਹਿੰਦੇ ਜਿਹੜੀਆਂ ਖੁਸ਼ੀਆਂ ਨੂੰ ਕਰਨ ਵਾਲੀ ਹੈ ਸ਼ਕਤੀ ਦਾਤੀ, ਨਮ ਹੈ ਚਰਨ ਪਾਰਲੇ। ਐਸੀ ਸ਼ਕਤੀ ਕਵਿਤਾ ਦੀ ਦਾਤੀ ਮੇਰੀ ਕਵੀ ਦੀ ਜਿਹੜੀ ਨਮਸਕਾਰ ਹੈ, ਤੂੰ ਆਪਣੇ ਚਰਨਾਂ ਕਮਲਾਂ ਉੱਪਰ ਕਬੂਲ ਕਰ ਲੈ। ਇਹ ਜਾਣੀ ਕਵੀਆਂ ਦੇ ਸੰਕੇਤ ਅਨੁਸਾਰ ਜਿਵੇਂ ਮੰਗਲ ਕੀਤਾ, ਉਸੇ ਅਨੁਸਾਰ ਇਸ ਦੋਹਰੇ ਦੇ ਅਰਥ ਜਿਹੜੇ ਕੋਈ ਪਰਮਾਰਥ ਦੀ ਵਿਚਾਰ ਰੱਖਣ ਵਾਲੇ ਹੈ, ਗੁਰਬਾਣੀ ਦੇ ਉੱਪਰ ਸ਼ਰਧਾ ਭਾਵਨਾ ਰੱਖਣ ਵਾਲੇ ਹੈ, ਉਹ ਤ੍ਰੀਵ ਰੂਪ ਦੇ ਵਿੱਚ ਇਹਦਾ ਅਰਥ ਇਉਂ ਕਰਦੇ ਹੈ। ਜਿਹੜੀ ਗੁਰਬਾਣੀ ਹੈ, ਸੱਚ ਕੀ ਬਾਣੀ ਹੈ, ਤੁਰਕੀ ਬਾਣੀ ਹੈ, ਜਿਹੜੇ ਮਨਬੁੱਧ ਰੂਪੀ ਨੇਤਰ ਹਨ ਉਹਨਾਂ ਨੂੰ ਕਹਿੰਦੇ, ਜਿਵੇਂ ਕਵਲ ਨਿਰਮਲ ਹੁੰਦਾ, ਉਸਦੇ ਪੱਤਰੇ ਬੜੇ ਨਿਰਮਲ ਹੁੰਦੇ ਹੈ, ਇਸ ਤਰ੍ਹਾਂ ਜੋ ਮਨਬੁੱਧ ਨੇਤਰਾਂ ਨੂੰ ਲਲਿਤ ਕੀ ਸੁੰਦਰ ਕਰ ਦੇਣ ਵਾਲੀ ਹੈ ਬਾਣੀ, ਜਾਂ ਵਿਵੇਕ ਅਤੇ ਵਿਰਾਗ ਰੂਪ ਜਿਹੜੇ ਨੇਤਰ ਹਨ ਅੰਤਰੀਵ, ਉਹਨਾਂ ਨੂੰ ਵੀ ਨਿਰਮਲ ਕਮਲ ਦੇ ਪੁੱਤਰਿਆ ਵਾਂਗ ਲਲਤ ਸੁੰਦਰ ਕਰ ਦੇਣ ਵਾਲੀ ਗੁਰਬਾਣੀ ਹੈ। ਸੁਰ ਸਾਰ ਜਲ ਸਾਮ ਦੇ, ਜਿਹੜੀ ਦੇਹ ਕੀ ਹੈ ਬੁੱਧੀ ਹੈ, ਉਹਨੂੰ ਜਿਵੇਂ ਗੰਗਾ ਦਾ ਜਲ ਹੁੰਦੀ ਹੈ, ਉਹ ਸ਼ੁੱਧ ਕਰ ਦੇਣ ਵਾਲੀ, ਨਿਰਮਲ ਕਰ ਦੇਣ ਵਾਲੀ ਬਾਣੀ ਹੈ। ਕਰਨ ਹਾਰ ਮੰਗਲ ਸਕਲ, ਫਿਰ ਜਿਹੜੀ ਗੁਰਬਾਣੀ ਹੈ ਸਾਰੀਆਂ ਜਿਹੜੀਆਂ ਖੁਸ਼ੀਆਂ ਉਹਨੂੰ ਪੈਦਾ ਕਰਨ ਵਾਲੀ ਹੈ। ਨਾਮ ਹੈ ਚਰਨ ਪਾਰਲੇ, ਐਸੀ ਗੁਰਬਾਣੀ ਮੇਰੀ ਕਵੀ ਦੀ ਜਿਹੜੀ ਨਮਸਕਾਰ ਹੈ, ਉਹ ਤੂੰ ਆਪਣੇ ਸ਼ਬਦਾਂ ਰੂਪੀ ਚਰਨ ਉੱਪਰ ਕਬੂਲ ਕਰ ਲੈ। ਇਹ ਗੁਰਬਾਣੀ ਤੇਰੇ ਸ਼ਬਦ ਰੂਪ ਚਰਨਾਂ ਨੂੰ ਮੈਂ ਕਵੀ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ, ਤੋਟਕ ਛੰਦ ਨਿਤ ਨਾਨਕ ਆਪਨ ਪੈਸੋ ਰਹੈ। ਗੁਰੂ ਨਾਨਕ ਸਾਹਿਬ ਜੀ ਹਮੇਸ਼ਾ ਜੋ ਆਪਣਾ ਹੱਟ ਸਾਹਿਬ ਹੈ, ਮੋਦੀਖਾਨਾ, ਉਹਦੇ ਉੱਪਰ ਹੀ ਰਹਿੰਦੇ ਹਨ। ਹਿਰਨ ਤੇ ਅਗ ਓਗ ਦਹੈ, ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੇਖਣ ਨਾਲ ਸੂ ਜਿਹੜੇ ਪਾਪ ਹੈ ਦਗਦ ਹੁੰਦੇ ਆ, ਸੜ ਜਾਂਦੇ ਹਨ। ਕਰਨਾ ਕਰ ਡੀਠ ਪਿਖੈ ਜਿਹ ਕੋ, ਕਿਰਪਾ ਦੀ ਨਿਗਾਹ ਕਰਕੇ ਜਿਹਦੇ ਵੱਲੀ ਗੁਰੂ ਨਾਨਕ ਸਾਹਿਬ ਜੀ ਵੇਖ ਲੈਂਦੇ ਹਨ। ਭਵ ਸਿੰਧ ਉਧਾਰ ਕਰੈ ਤਿਹ ਕੋ, ਉਸ ਪੁਰਸ਼ ਦਾ ਸੰਸਾਰ ਸਮੁੰਦਰ ਤੋਂ ਉਧਾਰ ਕਰ ਦਿੰਦੇ, ਉਹਨੂੰ ਪਾਰ ਲੰਘਾ ਦਿੰਦੇ ਹਨ। ਇੱਕ ਦਿਵਸ ਗਏ ਭਗਨੀ ਸਦਨ, ਇੱਕ ਦਿਨ ਦੀ ਗੱਲ ਹੈ, ਆਪਣੇ ਭੈਣ ਨਾਨਕੀ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਸਹਿਜੇ ਮੌਜ ਵਿੱਚ ਹੀ ਚਲੇ ਗਏ। ਬਿਨ ਅੰਕ ਮਯੰਕ ਬਣਿਓ ਬਦਨ, ਜਿਨ੍ਹਾਂ ਦਾ ਸੋਹਣਾ ਮੁੱਖ ਜਿਵੇਂ ਕਲੰਕ ਤੋਂ ਬਿਨਾਂ ਚੰਦਰਮਾ ਹੋਏ, ਇਉਂ ਬਣਠਣ ਰਿਹਾ ਹੈ। ਪਦ ਮੰਦ ਹੈ ਮੰਦ ਧਰੈ ਧਰਨੀ, ਭੈਣ ਦੇ ਘਰ ਵੱਲ ਨੂੰ ਜਾਂਦੇ ਹੋਏ ਜਿਹੜੇ ਚਰਨ ਹੈ ਧਰਤੀ ਉੱਪਰ ਸਹਿਜ ਸਹਿਜ ਨਾਲ ਰੱਖ ਰਹੇ ਹਨ। ਉਪਮਾ ਅਰਬਿੰਦ ਭਲੇ ਬਰਨੀ, ਮਹਾਰਾਜ ਦੇ ਚਰਨਾਂ ਦੀ ਜਿਹੜੀ ਉਪਮਾ ਹੈ, ਜਿਵੇਂ ਕਵਲ ਹੁੰਦਾ ਹੈ, ਇਸ ਤਰ੍ਹਾਂ ਚੰਗੀ ਕਹਿੰਦੇ ਕਸਰ ਕੀਤੀ ਜਾਂਦੀ ਹੈ। ਭਗਨੀ ਪਿਖ ਸ੍ਰੀ ਮੁਖ ਕੋ ਹਰਖੀ, ਆ ਗੁਰੂ ਨਾਨਕ ਸਾਹਿਬ ਜੀ ਦਾ ਮੁਖ ਵੇਖ ਕੇ ਜਿਹੜੀ ਭੈਣ ਹੈ ਬਹੁਤ ਹੀ ਖੁਸ਼ ਹੋ ਗਈ। ਜਨ ਆਨੰਦਤਾ ਜਗ ਕੀ ਕਰਖੀ, ਜਾਣੀ ਮਹਾਰਾਜ ਦੇ ਦਰਸ਼ਨ ਕਰਕੇ ਜਿੰਨੀ ਸੰਸਾਰ ਦੀ ਆਨੰਦਤਾ ਹੀ ਹੈ, ਇਹਨੂੰ ਕਰਕੇ ਕੀ ਹੈ ਮਿਲ ਗਈ ਹੈ, ਪ੍ਰਾਪਤ ਹੋ ਗਈ ਹੈ। ਤੁਲਸਾ ਪਰ ਅੰਕ ਮਨੋਗ ਦਸਾ, ਗੁਰੂ ਨਾਨਕ ਸਾਹਿਬ ਜੀ ਨੂੰ ਆਉਂਦਿਆਂ ਦੇਖ ਕੇ ਜਿਹੜੀ ਤੁਲਸਾ ਦਾਸੀ ਹੈ, ਬੜਾ ਸੋਹਣਾ ਪਣ ਗਡਾਇਆ ਛੇਤੀ ਦੇ ਕੇ। ਢਿੱਗ ਬੈਸ ਗਈ ਕਹਿ ਬੈਨ ਸੁਸਾ, ਉਸ ਵੇਲੇ ਨਾਨਕੀ ਜੀ ਕੋਲ ਬੈਠ ਗਏ ਗੁਰੂ ਨਾਨਕ ਸਾਹਿਬ ਜੀ ਦੇ, ਇਸ ਤਰ੍ਹਾਂ ਭੈਣ ਨੇ ਬਚਨ ਕਿਹਾ ਮੁਖ ਤੋਂ। ਬਿਨ ਹੂਤ ਨਿਕੇਤ ਧਰੇ ਚਰਨਾ, ਮਹਾਰਾਜ ਧੰਨ ਭਾਗ, ਅੱਜ ਬਿਨਾਂ ਸੱਦੇ ਤੋਂ ਮੇਰੇ ਘਰ ਦੇ ਵਿੱਚ ਆਪ ਜੀ ਨੇ ਪਵਿੱਤਰ ਚਰਨ ਰੱਖੇ ਹਨ। ਮਨ ਜਾਣਤ ਹਾਂ ਜੇ ਭਈ ਕਰੁਣਾ, ਮਨ ਮੇਰੀ ਜਾਣਦੀ ਆ ਵੀ ਅੱਜ ਤਾਂ ਤੁਹਾਡੀ ਮੇਰੇ ਉੱਪਰ ਬਹੁਤ ਹੀ ਕਿਰਪਾ ਮੇਰ ਹੋਈ ਹੈ। ਮੁਖ ਹੇਰਨ ਕੀ ਚਿਤ ਚਾਹ ਸਦਾ, ਮਹਾਰਾਜ ਤੁਹਾਡਾ ਸੋਹਣਾ ਮੁਖ ਦੇਖਣ ਦੀ ਮੈਨੂੰ ਚਿਤ ਵਿੱਚ ਆਨਾ ਲੱਗੀ ਰਹਿੰਦੀ। ਨਿਤ ਯਾਦ ਕਰੋ ਤੁਮ ਆਵ ਤਦਾ, ਜਦੋਂ ਵੀ ਮਹਾਰਾਜ ਹਮੇਸ਼ਾ ਮੈਂ ਯਾਦ ਕਰਦੀ ਹਾਂ, ਤਦੋਂ ਤੁਸੀਂ ਆਈ ਜਾਂਦੇ ਹੋ। ਉਹ ਨਾਨਕ ਬੈਨ ਭਨੇ ਸੁਣੀਏ, ਆ ਭੈਣ ਤੋਂ ਸੁਣ ਕੇ ਫਿਰ ਸਤਿਗੁਰੂ ਜੀ ਨੇ ਬਚਨ ਕਹੇ ਵੀ ਸੁਣ ਲਈਏ। ਨਿਜ ਦਾਸ ਸਦਾ ਹਮਕੋ ਜਨੀਏ, ਆਏ ਇਸ ਤਰ੍ਹਾਂ ਨਿਮਰਤਾ ਨਾਲ ਕਹਿ ਲਗੇ ਆ ਕਿ ਹੇ ਭੈਣ, ਮੈਂ ਭਰਾ ਨਹੀਂ ਹੈ, ਮੈਨੂੰ ਤਾਂ ਹਮੇਸ਼ਾ ਤੂੰ ਆਪਣਾ ਜਾਂ ਦਾਸ ਜਾਣ ਲਾ, ਸੇਵਕ ਜਾਣ ਲਾ। ਅਬ ਲਖ ਹਕਾਰਨ ਕੀ ਕਰ ਹੋ, ਜਦੋਂ ਵੀ ਇਹ ਭੈਣ ਤੁਸੀਂ ਮੈਨੂੰ ਦਾਸ ਨੂੰ ਸੱਦਣ ਦੀ ਇੱਛਾ ਕਰਦੇ ਹੋ, ਤਬ ਤੂਰਨ ਆਓ ਨਾ ਮੈਂ ਟਰ ਹੋ, ਮੈਂ ਤੁਹਾਡਾ ਦਾਸ ਬੜੀ ਛੇਤੀ ਆ ਜਾਣਾ, ਉਸੇ ਵੇਲੇ ਮੈਂ ਟਲਦਾ ਨੀ, ਟਲ ਮਟੋਲ ਨੀ ਕਰਦਾ। ਮੁਝ ਤੇ ਬੈ ਦੀਰਗ ਹੈ ਤੁਮਰੀ, ਕਿਉਂਕਿ ਇਹ ਭੈਣ ਮੇਰੇ ਨਾਲੋਂ ਤੇਰੀ ਜਿਹੜੀ ਉਮਰ ਹੈ ਉਹ 3 ਕੁ ਸਾਲ ਵੱਡੀ ਹੈ। ਨਿਤ ਆਇਸ ਮੈਂ ਲਿਪਸਾ ਹਮਰੀ, ਇਸ ਕਰਕੇ ਮੇਰੀ ਤਾਂ ਇਹ ਇੱਛਾ ਵੀ ਭੈਣ ਦੇ ਆਗਿਆ ਵਿੱਚ ਰਹਿਣਾ ਹਮੇਸ਼ਾ। ਤੁਮ ਵਾਕ ਨਮੋ ਰਹ ਮੈਂ ਕਬਹੀ, ਵੀ ਤੇਰਾ ਭੈਣ ਦਾ ਵਚਨ ਮੈਂ ਕਦੇ ਵੀ ਨਾ ਮੋੜਾਂ, ਪ੍ਰਤਾਪ ਅਹੈ ਤੁਮਰਾ ਸਭ ਕਿਉਂਕਿ ਹੈ ਵੱਡੀ ਭੈਣ, ਇਹ ਜਿਹੜਾ ਸਾਰਾ ਪ੍ਰਤਾਪ ਹੈ ਤਾਂ ਤੇਰਾ ਹੀ ਹੈ ਨਾ। ਜਗ ਕਾਰਜ ਜਾਰ ਸਮਾਨ ਫਸੇ, ਦੇਖੋ ਭੈਣ ਅਸੀਂ ਤਾਂ ਜਿਹੜਾ ਮੋਦੀ ਖਾਨੇ ਦਾ ਕੰਮ ਜਾ ਸ਼ੁਰੂ ਕਰ ਲਿਆ ਨਾ, ਇਹ ਤਾਂ ਇਉਂ ਹੀ ਹੈ ਸੰਸਾਰ ਦੇ ਜਿਹੜੇ ਕੰਮ ਹੈ ਇਹ ਜਾਲ ਦੇ ਸਮਾਨ ਹੁੰਦੇ ਹੈ, ਇਹਦੇ ਵਿੱਚ ਜਿਹੜੇ ਕੋਈ ਫਸ ਜਾਂਦੇ ਅਸੀਂ ਫਸ ਗਏ ਹਾਂ। ਬਿਲਗੇ ਜੋ ਮਿਲੇ ਬਿਨ ਕਿਉਂ ਨਿਕਸੇ, ਦੇ ਜਿਹੜੇ ਇਹਨਾਂ ਧੰਦਿਆਂ ਵਿੱਚ ਲੱਗਣ ਤੋਂ ਬਗੈਰ ਹਨ ਸੰਤ ਮਹਾਤਮਾ, ਉਹਨਾਂ ਦੇ ਮਿਲੇ ਤੋਂ ਵੇਰੇ ਸੰਸਾਰ ਦੇ ਧੰਦਿਆਂ ਵਿੱਚ ਫਸਿਆਂ ਜਾਲ ਵਿੱਚ ਫਸਿਆਂ ਭਲਾ ਕਿਵੇਂ ਕੋਈ ਨਿਕਲ ਸਕਦੇ ਹੈ। ਇਹ ਤਾਂ ਮਹਾਤਮਾ ਹੀ ਉਪਦੇਸ਼ ਦੇ ਕੇ ਧੰਦਿਆਂ ਵਿੱਚ ਫਸਿਆਂ ਤੋਂ ਛੁਡਾਉਂਦੇ ਹੈ। ਇਹ ਦੋ ਚਾਰ ਕੜੀਆਂ ਸੰਗਤ ਕਰ ਲਿਆ ਕਰ। ਇਹ ਕਬੀਰ ਸਾਹਿਬ ਜੀ ਵੀ ਕਹਿ ਰਹੇ, ਹੋਰ ਮਹਾਤਮਾ ਕਹਿ ਰਹੇ, ਫਿਰ ਕੋਈ ਮਾੜਾ ਮੋਟਾ ਇੱਧਰ ਨੂੰ ਕਰਦਾ ਹੈ। ਢਿੱਗ ਹੋਵਤ ਭੀ ਨਹ ਮੇਲ ਬਣੇ, ਨਹੀਂ ਤਾਂ ਜਦੋਂ ਮੋਹ ਧੰਦਿਆਂ ਦੇ ਜਾਲ ਵਿੱਚ ਮਨੁੱਖ ਹੋਵੇ, ਇਸ ਤਰ੍ਹਾਂ ਕਹਿੰਦੇ ਕੋਲ ਹੀ ਸਾਧੂ ਹੋਵੇ, ਕੋਲ ਹੀ ਪਰਮੇਸ਼ਰ ਹੋਵੇ, ਫਿਰ ਵੀ ਪਰਮੇਸ਼ਰ ਨਾਲ ਜਾਂ ਸਾਧੂਆਂ ਨਾਲ ਮੇਲ ਨਹੀਂ ਬਣਦਾ, ਜਦੋਂ ਇਉਂ ਧੰਦੇ ਜੰਜਾਲ ਵਿੱਚ ਫਸ ਜਾਂਦਾ ਮਨੁੱਖ। ਦ੍ਰਿਸ਼ਟਾਂਤ ਹੈ ਮਤਵਾਨ ਭਨੇ, ਇਹ ਕਹਿੰਦੇ ਜਿਹੜਾ ਦ੍ਰਿਸ਼ਟਾਂਤ ਬੁੱਧੀਵਾਨ, ਕਹਿੰਦੇ ਵੀ ਪਰਮੇਸ਼ਰ ਭਾਵੇਂ ਹਿਰਦੇ ਵਿੱਚ ਹੀ ਹੈ, ਪਰ ਧੰਦਿਆਂ ਦੇ ਜਾਲ ਵਿੱਚ ਫਸਿਆ ਮਨੁੱਖ ਕੋਲ ਹੁੰਦਿਆਂ ਪਰਮੇਸ਼ਰ ਨੂੰ ਨਹੀਂ ਮਿਲਦਾ, ਕੋਲ ਹੁੰਦੇ ਮਹਾਤਮਾ ਨੂੰ ਨਹੀਂ ਮਿਲਦਾ ਹੁੰਦਾ। ਇਹ ਭਗਨੀ ਬਚ ਬੋਲਤ ਆਨਨ ਸੋ, ਉਸ ਵੇਲੇ ਜਿਹੜੀ ਭੈਣ ਆਪਣੇ ਮੁੱਖ ਨਾਲ ਬਚਨ ਬੋਲੀ, ਅਸ ਗਾਥ ਕਹੋ ਅਣਜਾਨਨ ਸੋ, ਇਹੋ ਜਿਹੀਆਂ ਜਿਹੜੀਆਂ ਕਥਾਵਾਂ ਜਿਹੀਆਂ ਕਿਸੇ ਅਣਜਾਣਾ ਨੂੰ ਬੇਸਮਝਾਂ ਨਾ ਤੁਸੀਂ ਕਹੀ ਜਾਇਓ। ਭਵ ਤਾਰਨ ਕੋ ਭਵ ਲੀਨ ਤੁਮੈਂ, ਮੈਂ ਤਾਂ ਜਾਣਿਆ ਵੀ ਤੁਸੀਂ ਸੰਸਾਰ ਦੇ ਲੋਕਾਂ ਨੂੰ ਤਾਰਨ ਵਾਸਤੇ ਅਵਤਾਰ ਲਿਆ ਇੱਥੇ ਸੰਸਾਰ ਵਿੱਚ। ਭਵਦਾਇਕ ਨਾ ਪਰਮਾਓ ਹਮੈ, ਇਹ ਮੁਕਤੀ ਦੇਣ ਵਾਲੇ ਕਲਿਆਣ ਬਖਸ਼ਣ ਵਾਲੇ ਮੈਨੂੰ ਇਹੋ ਜਿਹੀਆਂ ਗੱਲਾਂ ਕਰਕੇ ਨਾ ਭਰਾਓ ਵੀ ਅਸੀਂ ਮੋਦੀ ਖਾਨੇ ਦਾ ਕੰਮ ਸ਼ੁਰੂ ਕਰਕੇ ਜਾਲ ਵਿੱਚ ਫਸੇ ਆ। ਦੋਹਰਾ ਇਹ ਬਿਦ ਕੀ ਸੁਧ ਤੁਮ ਹੈ ਕੋ, ਇਸ ਤਰ੍ਹਾਂ ਦੀ ਜਿਹੜੀ ਖਬਰ ਸਾਰ ਤੁਹਾਨੂੰ ਹੀ ਹੈ, ਜਾਣੋ ਸਭ ਵਿਚਾਰ, ਸਾਰੇ ਵਿਚਾਰ ਹੈ ਭੈਣ ਤੁਸੀਂ ਜਾਣਦੇ ਹੋ, ਕਰਨਾ ਹੈ ਕਰਤਾਰ ਕੀ, ਕਿਉਂਕਿ ਇਹ ਵੱਡੀ ਭੈਣ ਤੇਰੇ ਉੱਪਰ ਕਰਤਾਰ ਦੀ ਬੜੀ ਕਿਰਪਾ ਹੈ, ਤੋ ਪਰ ਸੁਸਾ ਅਪਾਰ, ਬੇਅੰਤ ਕਿਰਪਾ ਹੈ ਜਿਸ ਕਰਕੇ ਤੂੰ ਜਾਣ ਰਹੀ ਹੈ। ਤੋਟਕ ਛੰਦ ਇੱਕ ਸੋਧਰ ਮੈਂ ਬੇਨਤੀ ਸੁਣੀਏ, ਜਦੋਂ ਦੇਖਿਆ ਵੀ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੈ, ਉਸ ਵੇਲੇ ਭੈਣ ਨੇ ਕਿਹਾ ਮਹਾਰਾਜ ਇੱਕ ਮੇਰੀ ਬੇਨਤੀ ਸੁਣ ਲਈਏ, ਇਹ ਬੈਨ ਭਲੇ ਮਨ ਮੈਂ ਗੁਣੀਏ, ਮੇਰੇ ਜਿਹੜੇ ਬਚਨ ਕਹੇ ਆ ਮਹਾਰਾਜ ਸੁਣ ਕੇ ਚੰਗੀ ਤਰ੍ਹਾਂ ਫਿਰ ਮਨ ਵਿੱਚ ਵਿਚਾਰ ਵੀ ਲਈਏ, ਜਬ ਆਇਸ ਦੇ ਹੁਕਮ ਤਬ ਹੀ, ਜੇ ਮਹਾਰਾਜ ਆਪ ਆਗਿਆ ਕਰ ਦਿਓਗੇ ਫਿਰ ਮੈਂ ਕੋਈ ਨਾ ਕੋਈ ਬਚਨ ਆਪ ਜੀ ਨੂੰ ਕਹਾਂਗੀ। ਉਚਰਾਓ ਨਾ ਕਦਾਚਿਤ ਯੋਂ ਕਬ ਹੀ, ਇਸ ਤਰ੍ਹਾਂ ਆਪ ਜੀ ਦੇ ਆਗਿਆ ਦਿੱਤੇ ਬਗੈਰ ਮੈਂ ਕੋਈ ਵਚਨ ਨਹੀਂ ਕਹਾਂਗੀ ਵਿਚਾਰਾਂਗੀ। ਜਨ ਤਾਰਨ ਬੈਨ ਬਿਨੈ ਸੁਣ ਕੇ, ਉਹ ਦਾਸਾਂ ਨੂੰ ਸੰਸਾਰ ਤੋਂ ਤਾਰਨ ਵਾਲੇ ਸਤਿਗੁਰੂ ਬੇਨਤੀ ਦੇ ਬਚਨ ਭੈਣ ਦੇ ਸੁਣ ਕੇ, ਪ੍ਰਸੀਦਤ ਭੇ ਨਮਤਾ ਗੁਣ ਕੇ, ਵੱਡੀ ਭੈਣ ਦੀ ਬਹੁਤ ਨਿਮਰਤਾ ਵਿਚਾਰ ਕੇ ਤੇ ਆਪ ਪ੍ਰਸੰਨ ਹੋ ਗਏ ਹਨ। ਮਨ ਜੌਨ ਮਨੋਰਥ ਸ਼ੰਕ ਬਿਨਾ, ਮਹਾਰਾਜ ਕਹਿੰਦੇ ਹੈ ਵੱਡੀ ਭੈਣ ਜੋ ਤੁਹਾਡੇ ਮਨ ਦੇ ਵਿੱਚ ਕੋਈ ਫੁਰਨਾ ਹੈ ਬਿਨਾ ਸ਼ੰਕਾ ਤੋਂ, ਮੁਖ ਭਖ ਮੈਂ ਅਨੁਸਾਰ ਸਨਾ, ਮੁਖ ਤੋਂ ਕਹਿ ਦਿਓ ਮੈਂ ਉਹਦੇ ਅਨੁਸਾਰੀ ਹੋਵਾਂਗਾ, ਤਬ ਵਾਕ ਨ ਮੋੜ ਸਕੋ ਕਬ ਹੀ, ਭੈਣਾ ਤੁਹਾਡਾ ਬਚਨ ਤਾਂ ਮੈਂ ਕਦੇ ਮੋੜ ਹੀ ਨਹੀਂ ਸਕਦਾ, ਸੁਣ ਸਰੋਣ ਸੁਸਾ ਕਹਿਓ ਤਬ ਹੀ, ਕਿਉਂ ਜਿਹੜੀ ਭੈਣ ਨੇ ਸੁਣ ਕੇ ਕੰਨਾਂ ਵਿੱਚ ਫਿਰ ਇਸ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਇਸ ਤਰ੍ਹਾਂ, ਕੁਲ ਵਾਨਨ ਕੀ ਤਨੀਆ ਸਦਨਾ, ਮਹਾਰਾਜ ਤੁਹਾਡੇ ਘਰ ਦੇ ਵਿੱਚ ਜਿਹੜੀ ਉਹ ਪਤਨੀ ਆਈ ਉਹ ਚੰਗੀ ਕੁਲ ਦੀ ਲੜਕੀ ਹੈ, ਸਨਮਾਨ ਕਰੋ ਨਹ ਜੇ ਬਦਨਾ, ਇਹ ਮਹਾਰਾਜ ਤੁਸੀਂ ਮੁੱਖ ਤੋਂ ਉਹਦਾ ਕੋਈ ਥੋੜਾ ਬਹੁਤਾ ਸਨਮਾਨ ਜਾ ਨਹੀਂ ਕਰੋਗੇ, ਤੇ ਮਾਤ ਪਿਤਾ ਜਬ ਆਵਤ ਹੈ, ਹਾਂ ਜਦੋਂ ਤੁਸੀਂ ਨਹੀਂ ਕਰਦੇ ਮੁੱਖ ਤੋਂ ਕੀ ਲਫ਼ਜ਼ ਕਰਕੇ, ਉਹਨਾਂ ਦੇ ਮਾਂ ਪਿਓ ਜਦੋਂ ਕਿਤੇ ਇੱਥੇ ਆਉ ਜਾਂਦੇ, ਦੁਰਵਾਕ ਅਲਾਇ ਲਜਾਵਤ ਹੈ, ਮਹਾਰਾਜ ਦੋਵੇਂ ਜੀ ਖੋਟੇ ਬਚਨ ਕਹਿ ਕਹਿ ਕੇ ਸਾਨੂੰ ਸ਼ਰਮਸ਼ਾਰ ਕਰਦੇ, ਸੁਣ ਤੂਸ਼ਣ ਹੋਏ ਰਹਾਂ ਤਿੰਨ ਤੇ, ਉਹਨਾਂ ਦੇ ਇਹੋ ਜਿਹੇ ਖੋਟੇ ਬਚਨ ਸੁਣ ਕੇ ਅਸੀਂ ਦੋਵੇਂ ਜੀ ਚੁੱਪ ਰਹਿੰਦੇ ਹਾਂ, ਨਹ ਸਾਮੂਹੇ ਤਾਂ ਬਚਨਾ ਭੰਨਤੇ, ਦੋਹਾਂ ਦੇ ਸਾਹਮਣੇ ਕੋਈ ਮੁੱਖੋਂ ਬਚਨ ਨਹੀਂ ਕਹਿੰਦੇ, ਹਾਂ ਤੋ ਸੰਤ ਸੁਭਾਏ ਦਇਆ ਸੋ ਪਗਾ, ਗੁਰੂ ਨਾਨਕ ਸਾਹਿਬ ਤੁਹਾਡਾ ਜਿਹੜਾ ਸੰਤਾਂ ਵਾਲਾ ਸੁਭਾਅ ਹੈ ਹਮੇਸ਼ਾ ਦਇਆ ਵਿੱਚ, ਤੁਸੀਂ ਦਇਆ ਵਿੱਚ ਰੰਗਿਆ ਹੋਇਆ, ਦਇਆ ਵਿੱਚ ਲੱਗਿਆ ਹੋਇਆ, ਉਪਕਾਰ ਵਿਖੇ ਦਿਨ ਰਹਿਣ ਲਗਾ, ਤੁਹਾਡਾ ਜਿਹੜਾ ਖਿਆਲ ਹੈ ਦਿਨ ਰਾਤ ਪਰਉਪਕਾਰ ਕਰਨ ਵਿੱਚ ਲੱਗਾ ਹੋਇਆ, ਕਰੀਏ ਦਲਗੀਰ ਨਿਆ ਕਰਨੀ, ਇਸ ਕਰਕੇ ਮਹਾਰਾਜ ਜਿਹੜੀ ਤੁਹਾਡੀ ਪਤਨੀ ਉਹਨੂੰ ਇਸ ਤਰ੍ਹਾਂ ਦਾ ਉਪਰਾਮ ਜਾ ਉਦਾਸ ਜਾ ਨਾ ਕਰੀਏ, ਕੁਲ ਵਾਨਨ ਕੀ ਤਨੀਆ ਤਰਨੀ, ਚੰਗੇ ਕੁਲ ਵਾਲਿਆਂ ਦੀ ਮਾਰਾ ਉਹ ਲੜਕੀ ਹੈ ਜੋ ਤੁਹਾਨੂੰ ਵਿਆਹੀ ਹੈ, ਗੁਣ ਐਨ ਸੁਣਿਓ ਮੁਖ ਬੈਨ ਕਹੇ, ਉਸ ਵੇਲੇ ਜੋ ਗੁਣਾਂ ਦੇ ਘਰ ਹਨ ਸਤਿਗੁਰੂ ਜੀ ਨੇ ਸੁਣਿਆ ਤੇ ਮੁਖੋਂ ਬਚਨ ਕਿਹਾ ਹੈ, ਕਹ ਕੌਣ ਪਦਾਰਥ ਹੀਨ ਰਹੇ, ਕਹਿੰਦੇ ਵੱਡੀ ਭੈਣ ਤੂੰ ਦੱਸ ਕਿਹੜੇ ਪਦਾਰਥ ਤੋਂ ਮੇਰੀ ਪਤਨੀ ਨੂੰ ਕੋਈ ਘਾਟ ਰਹੀ ਹੈ, ਚਿਤ ਚਾਹੇ ਪੁਚਾਏ ਦਇਓ ਸਭ ਹੀ, ਜੋ ਸੁਲੱਖਣੀ ਚਿਤ ਵਿੱਚ ਚਾਹੁੰਦੀ ਸੀ ਅਸੀਂ ਝੱਟ ਪੱਟੀ ਭਾਈ ਬਾਲਾ ਜੀ ਰਾਹੀਂ ਕਹਿੰਦੇ ਉੱਥੇ ਪਹੁੰਚਾਉਂਦੇ ਰਹੇ, ਨਹਿ ਰੰਜ ਕੀਓ ਔਰ ਤਾਂ ਕਬ ਹੀ, ਜਦੋਂ ਤੋਂ ਆਈ ਉਹਦੇ ਹਿਰਦੇ ਨੂੰ ਕਦੇ ਅਸੀਂ ਨਰਾਜ਼ ਹੀ ਨਹੀਂ ਕੀਤਾ ਹੈ, ਭਗਨੀ ਕਹਿ ਤੂੰ ਪ੍ਰੇ ਦੀਨਨ ਕੋ, ਉਸ ਵੇਲੇ ਭੈਣ ਨੇ ਕਿਹਾ ਮਹਾਰਾ ਤੁਸੀਂ ਗਰੀਬਾਂ ਦੇ ਬਹੁਤ ਪਿਆਰੇ ਹੋ, ਸਭ ਦੀਨ ਪਦਾਰਥ ਹੀਨਨ ਕੋ, ਜਿਹੜੇ ਪਦਾਰਥਾਂ ਤੋਂ ਰਹੇ ਤਾਂ ਉਹਨਾਂ ਨੂੰ ਤੁਸੀਂ ਪਦਾਰਥ ਦਿੱਤੇ, ਇਹਨੂੰ ਭਲਾ ਕੀ ਘਾਟ ਰਹਿਣੀ ਹੈ, ਸਭ ਤੇ ਵੱਧ ਆਦਰ ਹੈ ਮੁਖ ਕੋ, ਪਰ ਫਿਰ ਵੀ ਜਿਹੜਾ ਮਹਾਰਾ ਮੁੱਖੋਂ ਮੁੱਖ ਦਾ ਸਤਿਕਾਰ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਤਰਜੀਹ ਦਿੰਦਾ ਹੈ, ਤੇ ਕੋ ਪਤ ਬੈਨ ਕਹਿ ਸੁਖ ਕੋ, ਜਿਹੜੀ ਕਹਿੰਦੀ ਇਸਤਰੀ ਨੂੰ ਜਦੋਂ ਪਤੀ ਕਹਿੰਦੇ ਕੋਈ ਖੁਸ਼ ਹੋ ਕੇ ਬਚਨ ਕਹਿੰਦਾ ਹੱਸ ਕੇ ਕਹਿੰਦਾ ਹੈ, ਦੋਹਰਾ ਕੰਤ ਨ ਬੋਲਤ ਤੀਆ ਸੋਹ, ਸਿਆਣੀਆਂ ਕਹਿੰਦੀਆਂ ਜੇ ਮਾਲਕ ਕਹਿੰਦੇ ਆਪਣੀ ਪਤਨੀ ਨਾਲ ਬੋਲੇ ਚੱਲੇ ਤਾਂ ਨਾ ਹੱਸ ਕੇ, ਅਵਰ ਪਦਾਰਥ ਪਾਸ, ਉਹਦੇ ਕੋਲ ਭਾਵੇਂ ਜਿੰਨੇ ਮਰਜ਼ੀ ਪਦਾਰਥ ਪਏ ਹੋਣ, ਰੰਚਕ ਸੁਖ ਨਹ ਦੇ ਸਰਬ, ਸਿਆਣੀ ਪਤਨੀ ਉਹਨੂੰ ਕਹਿੰਦੇ ਪੂਰਾ ਮਾਤਰ ਸੁਖ ਨਹੀਂ ਦਿੰਦੇ ਪਦਾਰਥ, ਬਿਨ ਤੰਦਲ ਤੁਖ ਰਾਸ, ਜਿਹੜੇ ਪਦਾਰਥ ਉਹਦੇ ਲਈ ਤਾਂ ਹੀ ਹੈ ਬਿਨ ਬਿਨਾਂ ਚੌਲਾਂ ਤੋਂ, ਜਿਵੇਂ ਛਿੱਲੜ ਜਿਵੇਂ ਫਜ਼ੂਲ ਹੀ ਹੁੰਦੇ ਆ, ਪਦਾਰਥ ਫਜ਼ੂਲ ਹੁੰਦੇ, ਟੋਟਕ ਛੰਦ ਮਨ ਮਾਹ ਸੁਸਾ ਤੁਮਰੇ ਸੋ ਕਹੋ, ਮਨ ਮਾਹ ਸੁਸਾ ਤੁਮਰੇ ਸੋ ਕਰੋ, ਉਸ ਵੇਲੇ ਮਹਾਰਾ ਬੋਲੇ ਚੰਗਾ ਭੈਣ ਜਿਵੇਂ ਤੇਰੇ ਮਨ ਵਿੱਚ ਹੈ ਉਸ ਤਰ੍ਹਾਂ ਅਸੀਂ ਕਰ ਲਾਂਗੇ, ਨਿਤ ਆਇਸ ਮੈਂ ਔਰ ਮਾਹ ਧਰੋ, ਮੈਂ ਤਾਂ ਹਮੇਸ਼ਾ ਜੋ ਤੁਹਾਡੀ ਆਗਿਆ ਉਹਨੂੰ ਹਿਰਦੇ ਵਿੱਚ ਧਾਰਨ ਕਰਦਾ ਖੜੇ ਮੱਥੇ ਮੰਨਦਾ, ਫਿਰ ਤਾਂ ਅਬੈ ਇਹ ਜਾਨ ਦਿਜੈ, ਚੰਗਾ ਹੁਣ ਭੈਣ ਇਹ ਜਿਹੜਾ ਕੋਈ ਗੱਲਬਾਤ ਜੀ ਤੂੰ ਕਰਨੀ ਇਸ ਪਾਸੇ ਨੂੰ ਹੁਣ ਤੂੰ ਜਾਣ ਦੇ ਛੱਡ ਦੇ, ਕੱਛ ਬਾਤ ਬਖਾਨਨ ਆਨ ਕਿਜੈ, ਹੋਰ ਕੋਈ ਨਾ ਕੋਈ ਗੱਲਬਾਤ ਕਹਿਣਾ ਕਰ, ਜੇ ਕਹਿਣੀ ਹੈ ਇਹ ਕਰੋਰੀ ਵਾਲੀਆਂ ਦੀਆਂ ਗੱਲਾਂ ਜੀਆਂ ਕਰਨੀਆਂ ਛੱਡ ਦੇ, ਸੁਣ ਸੋਦਰ ਲਾਲਸ ਰਹਿਣ ਦਿਨਾ, ਉਹ ਸਵੇਰੇ ਫੇਰ ਭੈਣ ਨੇ ਕਿਹਾ ਮਹਾਰਾਜ ਇਹ ਵੀ ਦਿਨ ਰਾਤ ਮੈਨੂੰ ਇੱਛਾ ਰਹਿੰਦੀ ਹੈ, ਤੁਮ ਤਾਤ ਪਿਖੋ ਤੋ ਆਨੰਦ ਘਨਾ, ਤੁਹਾਡੇ ਘਰ ਦੇ ਵਿੱਚ ਸੋਹਣਾ ਪੁੱਤਰ ਖੇਲਦਾ ਹੋਵੇ ਉਹਨੂੰ ਮੈਂ ਵੇਖਣਾ ਕਰਾਂ, ਤਿਹ ਲਾਲਤ ਹੋਏ ਖੁਸ਼ੀ ਹਮਰੇ। ਜਦੋਂ ਮਹਾਰਾਜ ਤੁਹਾਡੇ ਘਰ ਪੁੱਤਰ ਹੋਏਗਾ, ਫਿਰ ਜਦੋਂ ਮੈਂ ਉਹਨੂੰ ਲਡਾਵਾਂਗੀ ਤੇ ਫਿਰ ਮੈਨੂੰ ਬਹੁਤ ਖੁਸ਼ੀ ਹੋਊਗੀ। ਅਸ ਜਾਚ ਕਰੂੰ ਢਿੱਗ ਮੈਂ ਤੁਮਰੇ। ਇਸ ਤਰ੍ਹਾਂ ਦੀ ਮਹਾਰਾਜ ਤੁਹਾਡੇ ਕੋਲੋਂ ਮੈਂ ਮੰਗ ਕਰਦੀ ਹਾਂ ਵੀ ਤੁਹਾਡੇ ਘਰ ਪੁੱਤਰ ਹੋਵੇ, ਉਹਨੂੰ ਲਾਡ ਲਡਾਵਾਂ ਮੈਂ। ਸੋਰਠਾ ਭਈ ਮਨੋਰਥਵਾਨ ਤੂੰ। ਮਹਾਰਾਜ ਹੱਸ ਕੇ ਕਹਿਣ ਲੱਗੇ, ਤੂੰ ਤਾਂ ਵੀ ਭਗਤਣੀਏ ਫੁਰਨੇ ਕਰਨ ਵਾਲੀ ਹੋ ਗਈ। ਭਗਤਨ ਕਰਤਾਰ, ਤੂੰ ਭਗਤਨ ਕਰਤਾਰ ਕੀ, ਤੂੰ ਤਾਂ ਭਗਤਣੀ ਸੀ ਪਰਮੇਸ਼ਰ ਦੀ, ਤੂੰ ਵੀ ਇਸ ਤਰ੍ਹਾਂ ਦੇ ਫੁਰਨੇ ਕਰਨ ਵਾਲੀ ਹੋ ਗਈ। ਪੂਰਹਿ ਕਿਰਪਾ ਨਿਧਾਨ। ਚੰਗਾ ਬਈ, ਇਹ ਕਰਤਾਰ ਦੀ ਇਹ ਭਗਤਣੀ, ਤੇਰਾ ਫੁਰਨਾ ਵੀ ਉਹ ਕਰਤਾਰ ਹੀ ਫਿਰ ਪੂਰਾ ਕਰੂਗਾ। ਭਗਤ ਵਛਲ ਵੱਡ ਬਿਰਦ ਜਿਹੇ। ਜਿਸ ਪਰਮੇਸ਼ਰ ਦਾ ਭਗਤਾਂ ਨਾਲ ਪਿਆਰ ਕਰਨਾ ਜੋ ਮੰਗ ਹੈ, ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਨਾ ਹੋਵਾ ਸੱਚ ਹੋਵੇ। ਉਹ ਪਰਮੇਸ਼ਰ ਆਪਣੇ ਪਿਆਰਿਆਂ ਦੀ ਵੀ ਇੱਛਾ ਪੂਰੀ ਕਰਦਾ ਕਰ ਦੇਵੇਗਾ। ਟੋਟਕ ਛੰਦ ਅਸ ਭਾਖ ਗਿਰਾ ਸੁਖ ਸਾਗਰ ਜੋ। ਕਿਉਂ ਸੁਖਾਂ ਦੇ ਜਿਹੜੇ ਸਮੁੰਦਰ ਸਤਿਗੁਰੂ, ਉਹਨਾਂ ਨੇ ਭੈਣ ਨੂੰ ਇਹੋ ਜਿਹੇ ਬਚਨ ਕਹੇ। ਉੱਠ ਆਪਨ ਆਏ ਉਜਾਗਰ ਜੋ। ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ, ਭੈਣ ਦੇ ਘਰ ਤੋਂ ਉੱਠ ਕੇ ਆਪਣੇ ਮੋਦੀ ਖਾਨੇ ਵੱਲ ਨੂੰ ਉੱਠ ਆਏ। ਭਗਨੀ ਹਰਖੀ ਸਰਸੀ ਉਰ ਮੈਂ। ਜਿਹੜੀ ਭੈਣ ਹੈ, ਕਹਿੰਦੇ ਆਪਣੇ ਹਿਰਦੇ ਵਿੱਚ ਬਹੁਤ ਹੀ ਖੁਸ਼ ਹੋ ਗਈ ਹੈ। ਜਿਵ ਨਵਨਿਤ ਆਨ ਪਰੀ ਘਰ ਮੈਂ। ਅੱਜ ਨੌ ਖਜ਼ਾਨੇ ਘਰ ਦੇ ਵਿੱਚ ਆਪ ਅੱਡ ਗਏ। ਕਬ ਸੋਦਰ ਬਾਕ ਨਕੂਰ ਭਇਓ। ਮਨ ਵਿੱਚ ਵਿਚਾਰਦੀ ਹੈ ਵੀ ਮੇਰੇ ਭਰਾ ਦਾ ਅੱਜ ਤੱਕ ਕੋਈ ਵੀ ਬਚਨ ਕੀਤਾ ਝੂਠਾ ਨਹੀਂ ਹੋਇਆ। ਬਹੁ ਬਾਰਨ ਮੈਂ ਪਤਿਆਏ ਲਇਓ। ਬਹੁਤ ਵਾਰੀ ਆਪਣੇ ਭਰਾ ਦੇ ਬਚਨਾਂ ਨੂੰ ਅਜਮਾ ਲਿਆ, ਪ੍ਰਤਿਆ ਲਿਆ। ਉਰ ਮੋਰ ਮਨੋਰਥ ਹੋਏ ਰਹੇ। ਹਾਂ, ਹੁਣ ਮੇਰੇ ਮਨ ਦਾ ਜਿਹੜਾ ਫੁਰਨਾ ਉਹ ਬਿਲਕੁਲ ਪੂਰਾ ਹੋ ਰਹੇ। ਸਤ ਸੰਧ ਸਦਾ ਸਤ ਬੈਨ ਕਹੇ। ਕਿਉਂਕਿ ਮੇਰੇ ਭਰਾ ਸਤ ਦੇ ਸੰਧੀ, ਸਤ ਦੇ ਮਿਲਾਪੀ ਹੈ ਹਮੇਸ਼ਾ। ਸਤ ਜਿਹੜਾ ਸੱਚਾ ਬਚਨੀ ਕਹਿੰਦੇ ਹੈ। ਦੋਹਰਾ ਦੁੱਖ ਨਿਕੰਦਨ ਕੰਦ ਸੁਖ। ਹਾਂ, ਜੋ ਦੁੱਖਾਂ ਨੂੰ ਕੱਟਣ ਵਾਲੇ ਹੈ ਤੇ ਸੁਖਾਂ ਦੇ ਕੰਦ ਬੱਦਲ ਜਾਂ ਸੁਖਾਂ ਦੇ ਦਾਤੇ ਹਨ। ਸਦਨ ਲੱਗੇ ਪੁਨ ਜਾਨ। ਭੈਣ ਦਾ ਬਚਨ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਵੱਲ ਜਾਣ ਲੱਗ ਪਏ। ਪਰ ਫੁੱਲਿਆ ਤਕਵਲੇ ਬਦਨ। ਜਿਨ੍ਹਾਂ ਦਾ ਮੁੱਖ ਕਵਲ ਵਾਂਗੂ ਖਿੜਿਆ ਰਹਿੰਦਾ ਹੈ। ਰਤਨ ਕੰਦ ਦੁੱਤਵਾਨ। ਜਿਹੜੇ ਦੰਦ ਹਨ ਜਿਵੇਂ ਮਰਤਬਨ ਦਾ ਫੁੱਲ ਹੁੰਦਾ, ਸੋਭਾ ਵਾਲਾ ਚਿੱਟੇ ਦੰਦ ਹੈ ਆਪ ਜੀ ਦੇ ਫੁੱਲ ਵਰਗੇ। ਟੋਟਕ ਛੰਦ ਦਿਨ ਆਪਨ ਮੈਂ ਨਿਸਧਾਮ ਰਹੇ। ਦਿਨ ਦੇ ਸਮੇਂ ਮੋਤੀ ਖਾਨੇ ਤੇ ਰਾਤ ਨੂੰ ਘਰ ਵਿੱਚ ਆ ਰਹਿੰਦੇ। ਜਿਹ ਪਾਵਕ ਵਾਕ ਅਮੰਕਦ ਹੈ। ਜਿਨ੍ਹਾਂ ਦੇ ਕਹਿੰਦੇ ਅਗਨੀ ਵਰਗੇ ਜਿਹੜੇ ਬਚਨ ਪਾਪਾਂ ਨੂੰ ਕਹਿੰਦੇ ਸਾੜਦੇ ਹਨ। ਹਰ ਖੰਗ ਉਰ ਸ਼ੋਕ ਸਮਾਨ ਜਿਸੈ। ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਖੁਸ਼ੀ ਗਮੀ ਇੱਕ ਸਮਾਨ ਹੀ ਹੈ। ਜਗ ਕੇ ਦੁੱਖ ਸੁੱਖ ਨਾ ਵਿਆਪ ਤਿਸੈ। ਸੰਸਾਰ ਦੇ ਜਿਹੜੇ ਦੁੱਖ ਸੁੱਖ ਹੈ ਉਹ ਬਿਲਕੁਲ ਉਹਨਾਂ ਤੇ ਕਹਿੰਦੇ ਅਸਰ ਨਹੀਂ ਪਾ ਸਕਦੇ, ਉਹਨਾਂ ਨੂੰ ਲੱਗ ਨਹੀਂ ਸਕਦੇ ਹਨ। ਬਹੁ ਕੀਰਤ ਭੀ ਸੁਲਤਾਨਪੁਰੇ। ਗੁਰੂ ਨਾਨਕ ਸਾਹਿਬ ਜੀ ਦੇ ਮੋਦੀ ਖਾਨੇ ਕਰਕੇ ਬਹੁਤ ਹੀ ਸੁਲਤਾਨਪੁਰ ਵਿੱਚ ਕੀਰਤੀ ਹੋ ਗਈ, ਮਹਿਮਾ ਹੋ ਗਈ। ਨਰ ਨਾਰ ਮਹੂਰ ਮਹੂ ਉਚਰੇ। ਇੰਨੇ ਇਸਤਰੀ ਪੁਰਸ਼ ਹੈ ਵਾਰ ਵਾਰ ਗੁਰੂ ਨਾਨਕ ਦੀ ਮਹਿਮਾ ਉਚਾਰਨ ਕਰਦੇ। ਬਹੁ ਦੀਨਨ ਦਾ ਉਪਕਾਰ ਕਰੇ। ਗੁਰੂ ਨਾਨਕ ਸਾਹਿਬ ਤਾਂ ਬਹੁਤੇ ਗਰੀਬਾਂ ਉੱਪਰ ਪਰਉਪਕਾਰ ਹੀ ਕਰਦੇ। ਧਨ ਲਾਲਸ ਨਾ ਮਨ ਮਾਹੇ ਧਰੇ। ਧਨੂ ਇਕੱਠਾ ਕਰਨ ਦੀ ਮਨ ਦੇ ਵਿੱਚ ਥੋੜੀ ਵੀ ਇੱਛਾ ਨਹੀਂ ਹੈ ਰੱਖਦੇ। ਸਮ ਇਸ ਉਦਾਰਨ ਔਰ ਬਿਓ। ਇਹਨਾਂ ਵਰਗਾ ਤਾਂ ਸੰਸਾਰ ਦੇ ਵਿੱਚ ਵੀ ਹੋ ਕੇ ਹੋਰ ਦੂਸਰਾ ਉਦਾਰ ਨਹੀਂ ਸਕੀ, ਦਾਤਾ ਨਹੀਂ ਹੋ ਸਕਦਾ। ਨਰ ਜਾਚਿਤ ਜੋ ਨਹਿਸੂਸ ਗਇਓ। ਇਹਨਾਂ ਮੋਦੀ ਖਾਨੇ ਤੇ ਪੁਰਸ਼ ਮੰਗਣ ਗਿਆ, ਉਹ ਖਾਲੀ ਹੱਥੀ ਨਹੀਂ ਫਿਰ ਮੁੜਿਆ ਹੈ ਗਿਆ ਹੈ। ਪੁਰਹੂਤ ਸਮਾਨਿਜ ਦੇਖ ਸੁਦੇ। ਦੇਖ ਲੋ, ਸਿਆਣੇ ਕਹਿੰਦੇ ਹੈ ਵੀ ਜਿਹੜਾ ਇੰਦਰ ਦੇਵਤਾ ਹੈ ਉਹ ਵੀ ਆਪਣਾ ਸਮਾਨ ਦੇਖ ਕੇ ਕੋਈ ਪੁਰਬ ਦਾ ਸਮਾਂ ਹੋਵੇ ਫਿਰ ਤਾਂ ਥੋੜ੍ਹਾ ਬਹੁਤਾ ਦਿੰਦਾ ਹੈ। ਬਿਨਾ ਸਮੇਂ ਤੇਰੀ ਉਹ ਕਿਸੇ ਨੂੰ ਦਿੰਦਾ ਹੈ। ਇਸ ਕਾਲ ਵਿਚਾਰਨ ਨਾ ਹੈ ਕਦੇ, ਇਹ ਜਿਹੜਾ ਗੁਰੂ ਨਾਨਕ ਸਾਹਿਬ ਹੈ ਇਹਨੂੰ ਕੋਈ ਸਮੇਂ ਦੀ ਵਿਚਾਰ ਹੀ ਨਹੀਂ ਹੈ, ਇਹ ਕੋਈ ਸਮਾਂ ਨਹੀਂ ਦੇਖਦਾ, ਜਦੋਂ ਆ ਜਾਂਦਾ ਉਦੋਂ ਹੀ ਝੋਲੀਆਂ ਭਰਦਾ ਹੈ। ਕਰੁਣਾਲੇ ਕੋਮਲ ਹੈ ਮਨੀਆ, ਇਹ ਤਾਂ ਵੀ ਗੁਰੂ ਨਾਨਕ ਕਿਰਪਾ ਦਾ ਘਰ, ਇਹਨਾਂ ਦਾ ਮਨ ਬਹੁਤ ਨਰਮ ਹੈ। ਪਰ ਪੀਰ ਪਰਾਏ ਪਰੈ ਪ੍ਰਨੀਆ, ਹਾਂ ਪਰਾਇਆਂ ਦੀ ਜਿਹੜੀ ਪੀਰਾਂ ਨੂੰ ਪਰੇ ਕਰਦਾ, ਤੇ ਇਹਨਾਂ ਨੇ ਜਿਹੜਾ ਪ੍ਰਨੀਆ ਕੀਏ ਪਰਨੀ ਕੀਤਾ, ਜਿਹੜਾ ਪ੍ਰਨੀਆ ਕੀਏ ਸ਼ਰਨ ਪਰੈ ਸ਼ਰਨ ਪੈ ਜਾਂਦਾ, ਉਹਨਾਂ ਸਾਰਿਆਂ ਦੀ ਇਹ ਕਹਿੰਦੇ ਪੀੜਾ ਭਰਾ ਭਰਾਉਂਦਾ, ਪਰਾਈ ਪੀੜ ਨੂੰ ਪਰੇ ਕਰਦਾ ਦੂਰ ਕਰਦਾ, ਪ੍ਰਨੀਆ ਨਾਲ ਸ਼ਰਨਦਾ, ਜਿਹੜਾ ਇਹਨਾਂ ਦੀ ਸ਼ਰਨ ਪਰੈ ਸ਼ਰਨ ਪੈ ਜਾਂਦਾ, ਉਹ ਭਾਵੇਂ ਕੋਈ ਹੋਵੇ ਪਰਾਇਆ ਹੋਵੇ ਉਹ ਭਰਾ ਹੋਵੇ ਉਹਦੀ ਪੀੜ ਨੂੰ ਇਹ ਪਰਾਇਆਂ ਦੀ ਪੀਰ ਨੂੰ ਪਰਕੀਏ ਪਰੇ ਕਰਦਾ ਦੂਰ ਕਰਦਾ ਹੈ। ਸਤਸੀਲ ਸਮੇਤ ਸਦਾ ਸਰਸਾ, ਹਾਂ ਹਮੇਸ਼ਾ ਕਹਿੰਦੇ ਸੱਚ ਵਿੱਚ ਸੀਲ ਸੁਭਾਅ ਦੇ ਸਮੇਤ, ਅਤੇ ਬਹੁਤ ਬਹੁਤ ਜ਼ਿਆਦਾ ਸੀਲ ਸੁਭਾਅ ਵਾਲਾ, ਜ਼ਿਆਦਾ ਇਹ ਸੱਚ ਪ੍ਰਤੱਗੀ ਸੱਚ ਬੋਲਣ ਵਾਲਾ ਹੈ। ਤਨ ਜਾਹੇ ਬਿਕਾਰ ਨ ਕੋ ਪਰਸਾ, ਇਸ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਹੁਣ ਤੱਕ ਕਹਿੰਦੇ ਕੋਈ ਜਿਹੜਾ ਕੋਈ ਔਗੁਣ ਗੁਨਾਹ ਹੋਇਆ ਹੀ ਨਹੀਂ ਹੈ। ਦੋਹਰਾ ਜੇ ਨਿੰਦਕ ਬਿੰਦਤ ਨਹੀਂ, ਪਰ ਜਿਹੜੇ ਕਹਿੰਦੇ ਨਿੰਦਕ ਲੋਕ ਹੈ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਨਹੀਂ। ਨਿੰਦਤ ਜਾਂ ਬਿਦ ਸੋਏ, ਉਹ ਕਹਿੰਦੇ ਇਸ ਤਰ੍ਹਾਂ ਇਕੱਠੇ ਹੋ ਕੇ ਫਿਰ ਸਤਿਗੁਰੂ ਨੂੰ ਨਿੰਦੇ ਪੜਦੇ। ਬਾਸੁਰ ਏਕ ਪਰਾਏ ਹੈ, ਜਿਹੜਾ ਗੁਰੂ ਨਾਨਕ ਮੋਦੀ ਹੈ ਨਾ, ਇਹਨੇ ਇੱਕ ਦਿਨ ਭੱਜ ਜਾਣਾ ਭਗੋੜਾ ਹੋ ਜਾਣਾ। ਤੁਰਕਨ ਧਨ ਕੋ ਖੋਏ, ਜਿਹੜਾ ਮੁਸਲਮਾਨ ਦੌਲਤ ਖਾਨ ਵਾਹ ਧਨ ਗੁਆ ਕੇ, ਸੋਰ ਠਾ ਕੈਦੋਂ ਬੰਧਿਓ ਜਾਏ, ਹਾਂ ਬਈ ਇਹ ਗੁਰੂ ਨਾਨਕ ਮੋਦੀ ਕਹਿੰਦੇ ਬੰਨਿਆ ਜਾਊਗਾ ਦੌਲਤ ਖਾਨ ਨਵਾਬ ਕੇ, ਜਿਹੜਾ ਦੌਲਤ ਖਾਨ ਨਵਾਬ ਹੈ ਉਹਦੇ ਘਰ ਵਿੱਚ ਨੂੜਿਆ ਜਾਊ, ਕੈਦ ਵੀ ਸੁੱਟਿਆ ਜਾਊ। ਤੁਰਕ ਕਠੋਰ ਸੁਭਾਏ, ਜਿਹੜਾ ਮੁਸਲਮਾਨ ਨਵਾਬ ਦਾ ਸੁਭਾਅ ਬੜਾ ਸਖਤ ਹੈ, ਤਜ ਹੈ ਨਹੀਂ ਲੀਏ ਬਿਨਾ, ਜਿਹੜਾ ਇਹ ਕਹਿੰਦੇ ਧਨ ਉਟਾਈ ਜਾਂਦਾ ਲਏ ਬਿਨਾ ਉਹਨੇ ਖਹਿੜਾ ਨੀ ਇਹਦਾ ਛੱਡਣਾ ਹੈ। ਫਿਰ ਤੋਟਕ ਛੰਦ ਇੱਕ ਦੌਲਤ ਖਾਂ ਢਿੱਗ ਜਾਏ ਕਹੇ, ਇੱਕ ਜਿਹੜੇ ਨਿੰਦਕ ਲੋਕ ਨਿੰਦਕ ਦੌਲਤ ਖਾਂ ਕੋਲ ਵੀ ਕਹਿੰਦੇ ਚੁਗਲੀ ਕਰਦੇ, ਬਿਦਤੰਗ ਬਿਦ ਖੋਤ ਨਸਾਰ ਲਹੇ, ਦੌਲਤ ਖਾਂ ਤੇਰਾ ਤਾਂ ਪ੍ਰਗਟੀ ਧਨ ਗੁਆਈ ਜਾਂਦਾ, ਮੋਦੀ ਤੂੰ ਖਬਰਸਾਰ ਹੀ ਨਹੀਂ ਲੈਂਦਾ, ਸਭ ਖੋਏ ਪਲਾਇਨ ਹੋਏ ਚੱਲੇ, ਤੇਰੇ ਮੋਦੀ ਗੁਰੂ ਨਾਨਕ ਸਾਰਾ ਕੁਛ ਗੁਆ ਕੇ ਇੱਥੋਂ ਭਗੌੜੇ ਹੋ ਜਾਣਾ, ਬਹਰੋ ਬਸ ਤੋਹੇ ਨਾਰ ਚੱਲੇ, ਭਗੌੜੇ ਹੋ ਗਏ ਉਹ ਦੌਲਤ ਖਾਨਾ ਤੇਰਾ ਨੀ ਕੋਈ ਵਾਸਤਾ ਚੱਲਣਾ ਹੈ। ਸੁਣ ਦੌਲਤ ਖਾਂ ਉਰ ਮੈਂ ਭਰ ਮੈਂ, ਹਾਂ ਦੌਲਤ ਖਾਂ ਨਿੰਦਕ ਚੁਗਲਾ ਤੋਂ ਸੁਣ ਕੇ ਹਿਰਦੇ ਵਿੱਚ ਭਰਮ ਜਾਂਦਾ ਹੈ, ਬੁਲਵਾਏ ਦਇਆ ਨਿਦ ਕੋ ਘਰ ਮੈਂ, ਉਸੇ ਵੇਲੇ ਜੋ ਕਿਰਪਾ ਦੇ ਖਜ਼ਾਨਾ ਉਹਨਾਂ ਨੂੰ ਘਰ ਵਿੱਚ ਬੁਲਾ ਲੈਂਦਾ ਹੈ। ਪਸ਼ਚਾਤ ਹਿਸਾਬ ਨਿਬੇਰ ਲਿਜੈ, ਕਹਿੰਦਾ ਮਹਾਰਾਜ ਨੂੰ ਵੀ ਪਿਛਲਾ ਹਿਸਾਬ ਕਿਤਾਬ ਲੇਖਾ ਕਰਕੇ ਨਿਬੇੜ ਲੈ ਮੋਦੀਆ, ਹੁਣ ਅਗਰਜ ਲੈ ਧਨ ਕਾਰ ਕਿਜੈ, ਫੇਰ ਵੀ ਅੱਗੇ ਵਾਸਤੇ ਧਨ ਲੈ ਕੇ ਤੂੰ ਉਪਲਾ ਕੰਮ ਚਲਾਈ, ਦੋਹਰਾ ਨਵੀ ਸਿੰਧ ਕੇ ਸੰਗ ਮਿਲ, ਮਹਾਰਾਜ ਫਿਰ ਕਹਿੰਦੇ ਮੁਨਸ਼ੀ ਦੇ ਨਾਲ ਮਿਲ ਕੇ ਲੇਖਾ ਹੋਵੇ ਭਪੂਰ, ਦੇ ਕਹਿਣ ਕਰਕੇ ਬੜਾ ਤਕੜਾ ਹਿਸਾਬ ਕਿਤਾਬ ਹੁੰਦਾ ਹੈ। ਲਿਖਸਾ ਸ੍ਰੀ ਗੁਰ ਸੇਖ ਧਨ, ਮਹਾਰਾਜ ਦਾ ਕਹਿੰਦੇ ਜਿਹੜਾ ਵਾਧੂ ਹੈ ਨਾ ਧਨ ਉਹ ਦੌਲਤ ਖਾਂ ਵੱਲੀ ਨਿਕਲ ਆਉਂਦਾ ਵੀ ਤੂੰ ਇੰਨੇ ਸਾਡੇ ਦੇਣੇ ਆ ਜੇ ਹੋਰ। ਲੱਜਤ ਆਨਨ ਕੂਰ, ਉਸ ਵੇਲੇ ਜਿਹੜੇ ਝੂਠ ਬੋਲਣ ਵਾਲੇ ਹੈ ਉਹਨਾਂ ਦਾ ਮੂੰਹ ਕਹਿੰਦੇ ਸ਼ਰਮਸ਼ਾਰ ਹੋ ਜਾਂਦਾ ਨਿੰਦਕਾਂ ਦਾ। ਤੋਟਕ ਛੰਦ ਧਨ ਆਨਤ ਨਾਨਕ ਜੀ ਸਦਨ, ਵਾਧਾ ਕੱਢ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਧਨ ਹੈ ਉਹ ਆਪਣੇ ਘਰ ਵਿੱਚ ਲੈ ਆਉਂਦੇ। ਘਰ ਨਿੰਦਕ ਕੋ ਲਜਤੰ ਬਦਨ, ਜਿਹੜੇ ਨਿੰਦਕ ਲੋਕ ਉਹਨਾਂ ਦਾ ਮੁੱਖ ਸ਼ਰਮਸ਼ਾਰ ਕਰਕੇ ਸ਼ਰਮਿੰਦਤ ਕਰਕੇ, ਜਲ ਜਾਤ ਹਿਰਦੈ ਬਲ ਨਾ ਹੈ ਚੱਲੈ, ਹਿਰਦੇ ਵਿੱਚ ਕਹਿੰਦੇ ਸਰ ਮੱਚ ਜਾਂਦੇ ਨਿੰਦਕ ਬਲ ਨਹੀਂ ਚੱਲਦਾ ਕੋਈ, ਜਿਵ ਰਿੰਗਣ ਜੋਤ ਨਭਾਲ ਤਲੈ, ਜਿਵੇਂ ਕਹਿੰਦੇ ਟਟਾਣਿਆਂ ਦੀ ਜਿਹੜੀ ਰੋਸ਼ਨੀ ਹੈ ਉਹ ਸੂਰਜ ਦੇ ਅੱਗੇ ਕੁੰਡੇ ਤੁਲਨੀ ਹੁੰਦੀ ਹੈ, ਟਟਾਣਿਆਂ ਵਰਗੇ ਜਿਹੜੇ ਨਿੰਦਕ ਜੇ ਹੈ ਉਹ ਜਿਹੜੀ ਚੁਗਲੀ ਨਿੰਦਿਆ ਜੀ ਕਰਦੇ, ਜਾਣੀ ਰੋਸ਼ਨੀ ਚਮਕ ਦਮਕ ਜੀ ਦਿਖਾਉਂਦੇ, ਗੁਰੂ ਨਾਨਕ ਸਾਹਿਬ ਜੀ ਸੂਰਜ ਵੰਗ ਹੈ, ਜਦੋਂ ਲੇਖਾ ਜੋਖਾ ਜਾਂ ਵਾਧਾ ਕਰਦੇ ਆ, ਸਭ ਪ੍ਰਕਾਸ਼ ਕਰਦੇ, ਚਾਨਣ ਕਰਦੇ, ਸਭ ਇਹਨਾਂ ਦੀਆਂ ਨਿੰਦਿਆ ਚੁਗਲੀਆਂ ਕੀਤੀਆਂ ਹੋਏ ਹੇਠਾਂ ਦੱਬ ਜਾਂਦੀਆਂ ਉਸ ਚਾਨਣ ਦੇ। ਗੁਰੂ ਨਾਨਕ ਸਾਹਿਬ ਸੂਰਜ ਵੱਤ ਹੈ, ਇਹ ਟਟਾਣਿਆਂ ਵਰਗ ਨਿੰਦਕ ਚੁਗਲ ਹਨ। ਕਬ ਭਾਵਤ ਜਾਨ ਜੋ ਚੋਰਨ ਕੋ, ਇਸੇ ਤਰ੍ਹਾਂ ਜਿਹੜੇ ਕੋਈ ਕਹਿੰਦੇ ਚੋਰ ਲੋਕ ਆ, ਉਹਨਾਂ ਨੂੰ ਚੰਦੀ ਪਾਂਦਣਾ ਨਹੀਂ ਭਲਾ ਕਦੇ ਚੰਗੀ ਲੱਗਦੀ ਆ। ਚੰਨ ਚੜਿਆ ਹੋਵੇ, ਚਾਨਣੀ ਰੋਸ਼ਨੀ ਹੋ ਰਹੇ, ਚੋਰ ਨਹੀਂ ਕਹਿੰਦੇ ਚੰਦ ਨੂੰ ਵੀ ਗਲਾ ਕੱਢਦੇ, ਵੀ ਕਿਉਂ ਤੂੰ ਚੜਿਆ ਰਾਤ ਨੂੰ, ਤੇਰੀ ਕੀ ਲੋੜ ਸੀ। ਔਰ ਪੂਰਬ ਸੂਰਤ ਜੋਰ ਨਾ ਕੋ, ਪਰ ਇਹਦੇ ਵਿੱਚ ਬਾਹਰ ਝੂਰਦੇ ਹੈ, ਬਲ ਕੋਈ ਚੱਲਦਾ ਨੀ ਨਿੰਦਕਾਂ ਚੁਗਲਾਂ ਦਾ। ਬਿਸਮਾਦ ਹਿਰਦੇ ਕੇ ਵਿਸ਼ੇਸ਼ ਰਹਿ, ਨਿੰਦਕ ਚੁਲ ਗਏ ਮੇਰੇ ਵਿੱਚ ਹੈਰਾਨ ਜੇ ਹੁੰਦੇ, ਕਹਿੰਦੇ ਵੀ ਵਾਧਾ ਕੱਢ ਕੇ ਵਾਧੇ ਵਿੱਚ ਹੀ ਰਹਿੰਦੇ ਆ ਕਿਵੇਂ। ਵਿਦ ਤੰਗ ਵਿਤ ਨੀਤ ਲੁਟਾਤ ਹੈ, ਮੋਦੀ ਖਾਨੇ ਤੇ ਦੇਖੀਏ ਸਾਰਿਆਂ ਦੇ ਸਾਹਮਣੇ ਪ੍ਰਗਟ ਗਰੀਬਾਂ ਨੂੰ ਧਨ ਲੁਟਾਈ ਪਟਾਈ ਗਏ ਜਾਂਦੇ। ਉਪਮਾ ਸਮ ਚੰਦ ਸਮੈ ਤੇ ਭੀ, ਉਸ ਵੇਲੇ ਗੁਰੂ ਨਾਨਕ ਦੀ ਜਿਹੜੀ ਮਹਿਮਾ ਉਪਮਾ ਕਹਿੰਦੇ ਚੰਦਰਮਾ ਦੇ ਸਮਾਨ ਹੋ ਰਹੀ ਹੈ। ਜਿਹ ਕੀਰਤ ਜਾਨ ਮਨੋਗ ਸੋ ਭੀ, ਜਿਨ੍ਹਾਂ ਦੀ ਕੀਰਤੀ ਹੈ ਜਿਹੜੀ ਹੈ ਕਹਿੰਦੇ ਉਹ ਬੜੀ ਸੋਹਣੀ ਝਾਲਣੀ ਵਾਂਗ ਹੈ, ਆਪਦੀ ਉਪਮਾ ਆਪਮਾ ਜਿਵੇਂ ਚੰਦਰਮਾ ਹੋਵੇ, ਕੀਰਤੀ ਆਵਾਂ ਜਿਵੇਂ ਚੰਦੀ ਚਾਨਣੀ ਹੋਵੇ। ਚਿਤ ਮੀਤ ਚਕੋਰ ਸਚਾਹਤ ਹੈ, ਜਿਹੜੇ ਮਿੱਤਰ ਹੈ ਉਹਨਾਂ ਦਾ ਚਿਤ ਚਕੋਰਾਂ ਵਾਂਗ ਮਹਾਰਾਜ ਦੀ ਮਹਿਮਾ ਰੂਪ ਚਾਨਣੀ ਨੂੰ ਚਾਹੁੰਦਾ ਹੈ। ਚਕਵਾ ਸਮ ਨਿੰਦਕ ਦਾਹਤ ਹੈ, ਜਿਹੜੇ ਨਿੰਦਕ ਹੈ ਚਕਵੇ ਉਹਨਾਂ ਦੇ ਨੂੰ ਚਿਤ ਨੂੰ ਇਹ ਗੁਰੂ ਮਹਾਰਾਜ ਦੀ ਮਹਿਮਾ ਸਾੜੀ ਜਾਂਦੀ ਹੈ। ਨਰ ਨਿੰਦਹ ਕੀਰਤ ਕੋਏ ਕਰੰ, ਕੋਈ ਜਿਹੜਾ ਪੁਰਸ਼ ਹੈ ਬੇਸਮਝ ਮਹਾਰਾਜ ਨੂੰ ਨਿੰਦਾ ਪੜਦਾ, ਕੋਈ ਜਿਹੜਾ ਸਿਆਣਾ ਮਹਾਰਾਜ ਨੂੰ ਕਹਿੰਦੇ ਸਲਾਉਂਦਾ ਹੈ। ਸਭ ਸੰਗ ਰਹਿ ਗੁਰ ਏਕ ਸਰੰ, ਸਾਰਿਆਂ ਦੇ ਸਾਥ ਗੁਰੂ ਮਹਾਰਾਜ ਇੱਕ ਸਮਾਨ ਹੀ ਰਹਿੰਦੇ। ਤਿੰਨ ਭੇਦ ਲਖੈ ਨਹਿ ਗਿਆਨ ਕਨੰ, ਕਿਉਂਕਿ ਇੱਕ ਰਸ ਗਿਆਨ ਸਰੂਪ ਹੈ, ਉਹ ਮਹਾਰਾਜ ਦੇ ਭੇਦ ਨੂੰ ਜਾਣ ਨਹੀਂ ਸਕਦੇ। ਸਮ ਸੂਰਜ ਕੇ ਤਮ ਦੇਤ ਹਨੰ, ਮਹਾਰਾਜ ਤਾਂ ਸੂਰਜ ਦੇ ਸਮਾਨ ਹੈ, ਸਾਰਿਆਂ ਦਾ ਹਨੇਰਾ ਚੁੱਕਣ ਵਾਲੇ ਹੈ। ਗਰੀਬ ਅਮੀਰ ਹੋਵੇ ਸਭ ਦੇ ਘਰ ਦਾ ਹਨੇਰਾ ਦੂਰ ਕਰਦੇ। ਦੋਹਰਾ ਸ੍ਰੀ ਅੰਗਦ ਢਿੱਗ ਅਪਰ ਸਿੱਖ, ਜਦੋਂ ਭਾਈ ਬਾਲਾ ਜੀ ਨੇ ਇਤਿਹਾਸ ਸੁਣਾਇਆ, ਗੁਰੂ ਅੰਗਦ ਸਾਹਿਬ ਜੀ ਦੇ ਹੋਰ ਜਿਹੜੇ ਕੋਲ ਸੀ ਨਾ ਕਥਾ ਸੁਣਨ ਵਾਲੇ ਬੈਠੇ ਸਿੱਖ ਸੇਵਕ, ਪ੍ਰਸ਼ਨ ਕੀਨ ਹਿਤ ਲਾਏ, ਉਹਨਾਂ ਨੇ ਭਾਈ ਬਾਲਾ ਜੀ ਨੂੰ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਕਹਿੰਦੇ ਪ੍ਰੇਮ ਦੇ ਨਾਲ ਕਹਿੰਦੇ ਪ੍ਰਸ਼ਨ ਜਾ ਕੀਤਾ, ਸਵਾਲ ਕੀਤਾ। ਕਰਤ ਭਲਾ ਸਭ ਕੋ ਗੁਰੂ, ਭਾਈ ਬਾਲਾ ਅਥਵਾ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਦਾ ਭਲਾ ਵਰਦੇ ਸੀ, ਸੋ ਕਿਉਂ ਬੁਰਾ ਕਮਾਏ। ਉਹ ਜਿਹੜੇ ਨਿੰਦਕ ਲੋਕ ਗੁਰੂ ਨਾਨਕ ਸਾਹਿਬ ਦਾ ਕਿਉਂ ਬੁਰਾ ਕਮਾਉਂਦੇ, ਕਿਉਂ ਬੁਰਾ ਸੋਚਦੇ ਸੀ। ਸ੍ਰੀ ਬਾਲਾ ਸੁੰਦਰ ਵਾਚ ਸਵਈਆ, ਸੁਣੀਏ ਮਨ ਧਾਰ ਇਕਾਗਰ ਕੋ, ਉਸ ਵੇਲੇ ਸਿੱਖਾਂ ਨੂੰ ਕਹਿਣ ਲੱਗਿਆ ਵੀ ਮਨ ਦੇ ਵਿੱਚ ਇਕਾਗਰਤਾ ਧਾਰ ਕੇ ਧਿਆਨ ਨਾਲ ਸੁਣੀਏ। ਇਹ ਸ੍ਰੀ ਗੁਰ ਕੋ ਇਤਿਹਾਸ ਪੁਨੀਤਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ ਬਹੁਤ ਹੀ ਪਵਿੱਤਰ ਹੈ। ਦ੍ਰਿਸ਼ਟਾਂਤ ਬਖਿਆਤ ਅਹੈ ਅਵਨੀ, ਐਵੇਂ ਸਿੱਖੋ ਇਹ ਧਰਤੀ ਉੱਪਰ ਜਿਹੜਾ ਦ੍ਰਿਸ਼ਟਾਂਤ ਹੈ ਪ੍ਰਗਟ ਪ੍ਰਤੱਖ ਹੈ। ਤਾਹੇ ਸੁਣਾਏ ਕਹੋ ਸੁਨ ਮੀਤਾ, ਇਹ ਮਿੱਤਰੋ ਸਿੱਖੋ ਤੁਹਾਨੂੰ ਜਿਹੜਾ ਦ੍ਰਿਸ਼ਟਾਂਤ ਹੈ ਮੈਂ ਸੁਣਾ ਕੇ ਸੁਣਾਉਣ ਲਈ ਕਹਿੰਦਾ ਹਾਂ। ਤਰ ਏਕ ਰਸਾਲ ਵਿਸਾਲ ਖਰਾ, ਇਹ ਕਹਿੰਦੇ ਇੱਕ ਜਿਹੜਾ ਬਿਰਸ਼ ਅੰਬ ਦਾ ਹੈ ਉਹ ਬੜਾ ਸਾਰਾ ਖੜੋਤਾ ਹੈ। ਦਲ ਸੁੰਦਰ ਸੋ ਫਲ ਸੰਗ ਨਮੀਤਾ, ਇਹ ਕਹਿੰਦੇ ਹੈ ਵੀ ਮਿੱਤਰੋ ਨਮੀਤਾ ਪੱਤਰਿਆਂ ਨਾਲ ਸੋਹਣੇ ਫਲਾਂ ਦੇ ਨਾਲ ਉਹ ਝੁਕਿਆ ਹੁੰਦਾ ਅੰਬ ਦਾ ਦਰਖਤ। ਤਹ ਪੰਥ ਚਲੰਤਹ ਆਏ ਗਯੋ, ਜਿੱਥੇ ਉਹ ਦਰਖਤ ਖੜੋਤਾ ਨਾ ਫਲਾਂ ਫੁੱਲਾਂ ਨਾਲ ਭਰਿਆ ਛਾਇਆ ਨਾਲ ਖੜਿਆ, ਉੱਥੇ ਕਹਿੰਦੇ ਇੱਕ ਰਸਤੇ ਵਿੱਚ ਚੱਲਦਾ ਕੋਈ ਪੁਰਸ਼ ਹੀ ਆ ਗਿਆ। ਆਤਪ ਤੇਜ ਵਿਆਕੁਲ ਚੀਤਾ, ਜਿਸ ਪੁਰਸ਼ ਦਾ ਉਹ ਕਹਿੰਦੇ ਚਿੱਤ ਤਪ ਕਰਕੇ ਬਹੁਤ ਵਿਆਕਲ ਹੋਇਆ, ਘਬਰਾਇਆ ਹੋਇਆ ਸੀ। ਸ਼੍ਰਮ ਸ਼ੀਕਰ ਆਨਨ ਪੈ ਜਿਹ ਕੇ, ਜਿਸ ਦੇ ਕਹਿੰਦੇ ਉੱਥ ਕਿਵੇਂ ਕਰਕੇ ਮੁਖ ਦੇ ਉੱਪਰ ਮੁੜਕੇ ਦੀਆਂ ਬੂੰਦਾਂ ਜੀਆਂ ਵੀ ਹਨ। ਪਦਵੀ ਪਦ ਸੋ ਚਲਤਿਓ ਗਯੋ ਹਰ, ਪਦਵੀ ਕੇ ਧਰਤੀ ਉੱਪਰ ਪੈਰਾਂ ਨਾਲ ਚੱਲਦਾ ਹੋਇਆ ਕਹਿੰਦੇ ਇਸ ਤਰ੍ਹਾਂ ਹੰਬ ਹਾਰ ਗਿਆ ਸੀ। ਅਵ ਲੋਕ ਰਸਾਲ ਸੋ ਛਾਏ ਭਲੀ, ਉਹ ਥੱਕੇ ਹੋਏ ਪੁਰਸ਼, ਮੁੜਕੇ ਹੋਏ ਪੁਰਸ਼ ਨੇ ਕਹਿੰਦੇ ਉਹ ਬ੍ਰਿਸ਼ ਦੀ ਸੰਘਣੀ ਛਾਇਆ ਚੰਗੀ ਵੇਖ ਤਹ ਬੈਸ ਗਯੋ ਭਯੋ ਆਨੰਦ ਭਾਰੀ, ਜਦੋਂ ਉਹਦੇ ਹੇਠਾਂ ਬੈਠ ਗਿਆ ਥੱਕਿਆ ਪੁਰਸ਼, ਉਹਨੂੰ ਬੜਾ ਆਨੰਦ ਹੋਇਆ। ਸੁਖ ਪਾਏ ਪਿਖੈ ਤਿਹ ਕੇ ਫਲ ਜੋ, ਫਿਰ ਕਹਿੰਦੇ ਸੁਖ ਪਾ ਕੇ ਉਹ ਜਿਹੜੇ ਅੰਬ ਦੇ ਫਲ ਜੇ ਲੱਗੇ ਉਹਨਾਂ ਨੂੰ ਦੇਖ ਕੇ, ਕਰ ਦੰਡ ਬਗਾਇਕ ਤਾਹਿ ਕਮਾਰੀ, ਉਹਨੇ ਹੱਥ ਵਿੱਚ ਡੰਡਾ ਜਾ ਲੈ ਕੇ ਪੱਕੇ ਅੰਗ ਵਾਲੀ ਬਗਾ ਕੇ ਮਾਰਿਆ ਹੈ। ਤਨ ਖਾਇਕ ਮਾਰ ਦਏ ਫਲ ਸੁੰਦਰ, ਦੇਖ ਲੋ ਅੰਬ ਦਾ ਦਰਖਤ ਕਿਹੋ ਜਿਹਾ ਪ੍ਰਭਕਾਰੀ, ਸਰੀਰ ਤੇ ਡੰਡਾ ਖਾ ਕੇ ਉਹਨੂੰ ਸੋਹਣਾ ਫਲ ਉਸ ਦਿਨ ਦਰਖਤ ਨੇ ਦੇ ਦਿੱਤਾ। ਰੋਸ ਨਹੀਂ ਤਰ ਹੈ ਉਪਕਾਰੀ, ਕਿਉਂਕਿ ਜਿਹੜਾ ਅੰਬ ਦਾ ਦਰਖਤ ਪਰਉਪਕਾਰੀ, ਉਹ ਡੰਡੇ ਮਾਰਨ ਵਾਲੇ ਉੱਪਰ ਗੁੱਸੇ ਨਹੀਂ ਹੁੰਦਾ, ਸਗੋਂ ਉਹਨੂੰ ਮਿੱਠਾ ਫਲ ਦਿੰਦਾ ਹੈ। ਦੋਹਰਾ ਸ਼ਕਤ ਨਿਕੰਦਨ ਕੀ ਨਹੀਂ, ਭਾਵੇਂ ਉਹ ਜਿਹੜਾ ਖਲ ਖਾਣ ਵਾਲਾ ਹੈ, ਉਹਨੂੰ ਕਹਿੰਦੇ ਦਰਖਤ ਦੇ ਕੱਟਣ ਵਿੱਚ ਤਾਂ ਤਾਕਤ ਹੈ ਨਹੀਂ ਹੈ। ਤਦਪ ਬਹੁ ਮਨ ਮਾਰ, ਉਹ ਜੋ ਮਨ ਦੇ ਵਿੱਚ ਤਾਂ ਉਹ ਕਹਿੰਦੇ ਇਹ ਜਿਹਾ ਕਰਦਾ ਵੀ ਇਹ ਦਰਖਤ ਨੂੰ ਆਪਾਂ ਉਹ ਕੱਟ ਲਈਏ ਤਾਂ ਆਹ ਬਣ ਜਾਊ, ਆਹ ਬਣ ਜਾਊ। ਛੇਦਨ ਕੇ ਸੰਕਲਪ ਜੇ, ਆਹ ਜਿਹੜੇ ਕਹਿੰਦੇ ਉਹ ਅੰਬ ਦੇ ਦਰਖਤ ਨੂੰ ਕੱਟਣ ਦੇ ਫੁਰਨੇ ਜੇ ਕਰਦਾ ਨਾ ਖਾ ਖਾ ਕੇ ਅੰਬ ਪੁਰਸ਼, ਕਰਤ ਸੋ ਕ੍ਰਿਤ ਘਨ ਆਹੇ, ਇਹ ਜਿਹੜਾ ਇਹੋ ਜਿਹੇ ਖਾ ਕੇ ਫਲ, ਫੇਰ ਕਹਿੰਦੇ ਇਹੋ ਜਿਹੇ ਪੁੱਠੇ ਫਲ ਕੱਟਣ ਵੱਢਣ ਦੇ ਕਰਦਾ ਉਹ ਕਿਰਤ ਘਨ ਪੁਰਸ਼ ਹੁੰਦਾ ਮਨੁੱਖ। ਸੋਰਠਾ ਜੋ ਜਿਹੇ ਆਦਿ ਸੁਭਾਏ, ਭਾਈ ਬਾਲਾ ਜੀ ਕਹਿੰਦੇ ਗੁਰਸਿੱਖੋ ਜਿਸ ਪੁਰਸ਼ ਦਾ ਜਿਸ ਤਰ੍ਹਾਂ ਦਾ ਪਹਿਲਾਂ ਤੋਂ ਸੁਭਾਅ ਪਿਆ ਹੁੰਦਾ ਹੈ, ਉਪਕਾਰੀ ਕ੍ਰਿਤ ਘਨ ਬਹਰ, ਭਾਵੇਂ ਪਰਉਪਕਾਰ ਵਾਲਾ ਸੁਭਾਅ ਹੋਵੇ ਭਾਵੇਂ ਅਕਿਰਤ ਘਨ ਵਾਲਾ ਸੁਭਾਅ ਹੋਵੇ, ਅੰਤ ਤੀਕ ਨਿਭਾਏ, ਉਹ ਕਹਿੰਦੇ ਅਖੀਰ ਤੱਕ ਉਹ ਜਿਹੜਾ ਚੰਗਾ ਮੰਦਾ ਸੁਭਾਅ ਦਾ ਨਿਭਦਾ ਨਾਲ ਹੀ ਜਾਂਦਾ ਹੈ। ਬਿਬ ਬਿਪਰੀਤ ਨਾ ਹੋਏ ਕਬ, ਜਿਹੜਾ ਕਹਿੰਦੇ ਚੰਗੇ ਸੁਭਾਅ ਵਾਲਾ ਉਹ ਮਾੜੇ ਸੁਭਾਅ ਵਾਲਾ ਨਹੀਂ ਉੱਟ ਹੁੰਦਾ, ਜਿਹੜਾ ਮਾੜੇ ਸੁਭਾਅ ਵਾਲਾ ਕਿਰਤ ਘਨ ਉਹ ਚੰਗੇ ਸੁਭਾਅ ਵਾਲਾ ਨਹੀਂ ਕਦੇ ਹੁੰਦਾ, ਉਹਦਾ ਸੁਭਾਅ ਨਹੀਂ ਉੱਟਦਾ ਵੀ ਉਹ ਚੰਗਾ ਬਣ ਜਾਏ। ਤੋਟਕ ਛੰਦ ਸੰਪੰਨ ਗਲੇ ਹੋ ਪਛਾਣ ਤਿਸੈ, ਜਿਹੜਾ ਕਿਰਤ ਘਨ ਪੁਰਸ਼ ਹੈ ਨਾ ਉਹ ਤਾਂ ਸੱਪ ਦੇ ਸਮਾਨ ਤੁਸੀਂ ਪਛਾਣ ਲਓ, ਭਾਈ ਬਾਲਾ ਜੀ ਕਹਿੰਦੇ ਢਿੱਗ ਪੀਵਤ ਪੈ ਤਿਹ ਜਿਹ ਤਾਹ ਡਸੈ, ਜਿਸ ਮਨੁੱਖ ਦੇ ਕੋਲੋਂ ਦੁੱਧ ਪੀਂਦਾ ਉਹਦੇ ਕਹਿੰਦੇ ਡੰਗ ਮਾਰਦਾ ਹੁੰਦਾ ਸੱਪ। ਉਪਕਾਰਕ ਸੰਗ ਬੁਰਾ ਕਰਹੀ, ਇਸੇ ਤਰ੍ਹਾਂ ਜਿਹੜੇ ਕਿਰਤ ਘਨ ਪੋ ਲੋਕ ਹੈ ਉਹ ਵੀ ਸੱਪ ਵਰਗੇ, ਜਿਹੜਾ ਕੋਈ ਪਰਉਪਕਾਰ ਕਰਦਾ ਉਹਦੇ ਉਹਦਾ ਬੁਰਾ ਕਰਦੇ ਹੁੰਦੇ, ਉਹਦਾ ਮਾੜਾ ਸੋਚਦੇ ਹੁੰਦੇ। ਨਰ ਘੋਰ ਨਿਰੈ ਮਰ ਹੈ ਪਰ, ਇਹੋ ਜਿਹੜੇ ਕਿਰਤ ਕਰਨਾ ਹੈ ਚੰਗੇ ਕਰਨ ਵਾਲੇ ਦਾ ਮਾੜਾ ਸੋਚਦੇ, ਉਹ ਕਹਿੰਦੇ ਭਿਆਨਕ ਨਰਕ ਵਿੱਚ ਜਾ ਕੇ ਫਿਰ ਡਿੱਗਦੇ ਹੈ। ਪਰਮਾਰਥ ਮੈਂ ਮਤ ਹੈ ਜਿੰਦਗੀ, ਜਿਹਨਾਂ ਪੁਰਸ਼ਾਂ ਦੀ ਜਿਹੜੀ ਬੁੱਧੀ ਹੈ ਪਰਮਾਰਥ ਵਿੱਚ ਲੱਗੀ, ਪਰਮੇਸ਼ਰ ਵਿੱਚ ਲੱਗੀ ਹੈ, ਕਬ ਹੋਏ ਬੁਰੇ ਮਹ ਨਾ ਤਿੰਨਕੀ, ਉਹਨਾਂ ਦੀ ਜਿਹੜੀ ਅਕਲ ਮਤ ਹੈ ਕਦੇ ਵੀ ਬੁਰੇ ਵਾਲਾ ਬੁਰਾ ਕਰਨ ਵਾਲੀ ਨਹੀਂ ਹੁੰਦੀ। ਹਰਖੈ ਪਰ ਕੋ ਸੁਖ ਦੇਤ ਦੇਖ ਸਦਾ, ਜਿਹੜੇ ਮਨੁੱਖ ਸਿਆਣੇ ਹੁੰਦੇ ਉਹ ਪਰਾਇਆਂ ਨੂੰ ਸੁਖੀ ਦੇਖ ਕੇ ਹਮੇਸ਼ਾ ਖੁਸ਼ ਹੁੰਦੇ, ਪਰ ਪੀਰ ਸਹਾਰ ਸਕੈ ਨਾ ਕਦਾ, ਪਰਾਇਆਂ ਦੀ ਜਿਹੜੀ ਪੀੜਾ ਤਕਲੀਫ ਉਹਨੂੰ ਕਦੇ ਸਹਾਰ ਨਹੀਂ ਸਕਦੇ, ਦੂਰ ਕਰਨ ਦੀ ਕੋਸ਼ਿਸ਼ ਕਰਦੇ। ਕਰਨਾ ਮਨ ਕੋਮਲ ਸੀਲ ਜੁਤੰ, ਜਿਨ੍ਹਾਂ ਦਾ ਮਨ ਕੋਮਲ ਹੈ ਕਿਰਪਾ ਵਾਲਾ ਹੈ ਤੇ ਸੀਲਤਾ ਦੇ ਸਹਿਤ, ਸੁਖ ਪਾਵਤ ਹਾਂ ਪਰ ਲੋਕ ਗਤੰ, ਇਸ ਤਰ੍ਹਾਂ ਦੇ ਜਿਹੜੇ ਲੋਕ ਇਸ ਲੋਕ ਵਿੱਚ ਵੀ ਸਾਰੀ ਜ਼ਿੰਦਗੀ ਸੁਖ ਪਾਉਂਦੇ ਹੈ ਤੇ ਪਰਲੋਕ ਵਿੱਚ ਗਿਆ ਵੀ ਉਹ ਮੁਕਤ ਪਾਉਂਦੇ ਹਨ। ਈਰਖਾ ਪਰਖਾ ਸ਼ਰ ਆਮਰਖਾ, ਜਿਵੇਂ ਈਰਖਾ ਕਰਨੀ ਤੇ ਇਸੇ ਤਰ੍ਹਾਂ ਪਰਖਾ ਕਠੋਰਤਾਈ ਤੇ ਛਲ ਫਰੇਬ ਤੇ ਗੁੱਸਾ ਕਰਨਾ, ਮਨ ਸ਼ਾਂਤ ਸਦਾ ਇਨ ਤੇ ਤਰਖਾ, ਕਹਿੰਦੇ ਇਹਨਾਂ ਦੇ ਵੱਲੋਂ ਉਹਨਾਂ ਦਾ ਮਨ ਸ਼ਾਂਤ ਰਹਿੰਦਾ, ਇਹਦੇ ਇਹਨਾਂ ਸਾਰਿਆਂ ਈਰਖਾ ਕਠੋਰਤਾਈ ਛਲ ਉੱਪਰ ਤਰਖਾ ਕੀ ਤਰੱਕੀ ਕਰਦੇ ਹੈ, ਇਹਨਾਂ ਨੂੰ ਧਾਰ ਨਹੀਂ ਦਿੰਦੇ, ਥਾਂ ਨਹੀਂ ਦਿੰਦੇ ਹਨ। ਦੋਹਰਾ ਸ੍ਰੀ ਅੰਗਦ ਬਾਲਾ ਕਹੇ, ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਸੁਣੋ ਬਹੁਰ ਇਤਿਹਾਸ। ਇਹ ਅਕਰਤ ਕਣ ਜਿਹੜੇ ਹੈ, ਚੰਗਾ ਕਰਨ ਵਾਲਾ ਮਾੜਾ ਸੋਚਦੇ ਹੁੰਦੇ, ਇਸੇ ਤਰ੍ਹਾਂ ਗੁਰੂ ਨਾਨਕ ਨਾਲ ਮਾੜਾ ਸੋਚਦੇ ਸਨ। ਵੀ ਜਿਵੇਂ ਉਹ ਦੁੱਧ ਪਿਆਉਣ ਵਾਲੇ ਨੂੰ ਸੱਪ ਡੰਗ ਮਾਰਦਾ ਸੁਭਾਅ ਦਾ, ਕਿਰਤ ਕਰਨ ਦਾ ਸੁਭਾਅ ਵੀ ਹੈ, ਲੈ ਦੇ ਕੇ ਮਹਾਰਾਜ ਤੋਂ ਫਿਰ ਉਹਨਾਂ ਨੂੰ ਨਿੰਦੇ ਪਾਉਂਦੇ। ਕਹਿੰਦੇ ਇਸ ਤਰ੍ਹਾਂ ਮਹਾਰਾਜ, ਅਗਲਾ ਇਤਿਹਾਸ ਫਿਰ ਹੁਣ ਸੁਣੋ ਤੁਸੀਂ। ਅਸਬਿਦ ਕਾਲ ਬਿਤਾਵੇ, ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਸਮਾਂ ਬਿਤਾਉਂਦੇ, ਜੋ ਦਾਤਾ ਸੁਖ ਰਾਸ, ਜੋ ਸਾਰੇ ਸੁਖਾਂ ਦੇ ਖਜ਼ਾਨੇ ਤੇ ਬਹੁਤੇ ਸੁਖਾਂ ਦੇ ਦਾਤਾ ਹਨ। ਸੋਰਠਾ ਆਇਸ ਮਹਿ ਦਿਨ ਰਹਿਣ, ਇਸ ਤਰ੍ਹਾਂ ਕਹਿੰਦੇ ਦਿਨ ਹੋਵੇ ਰਾਤ ਹੋਵੇ ਆਗਿਆ ਵਿੱਚ, ਰਹਿਤ ਸੁਲੱਖਣੀ ਪੁਨ ਸੁਮਤ, ਸ੍ਰੇਸ਼ਟ ਮਤ ਵਾਲੀ ਜਿਹੜੀ ਸੁਲੱਖਣੀ ਹੈ ਮਹਾਰਾਜ ਦੀ, ਦਿਨ ਰਾਤ ਆਗਿਆ ਵਿੱਚ ਰਹਿਣ ਲੱਗ ਪਈ ਹੈ। ਜੋ ਉਚਰਤ ਮੁਖ ਬੈਨ, ਜਿਵੇਂ ਗੁਰੂ ਨਾਨਕ ਸਾਹਿਬ ਮੁਖੋਂ ਕੋਈ ਬਚਨ ਕਹਿੰਦੇ ਹਨ, ਤਿਉ ਸਭ ਕ੍ਰਿਤ ਕਮਾਵਈ, ਉਵੇਂ ਜਿਹੜੀ ਸੁਲੱਖਣੀ ਪਤਨੀ ਹੈ ਉਹ ਕੰਮ ਕਰਦੀ ਕਰਾਉਂਦੀ ਹੈ। ਦੋਹਰਾ ਕਮਲ ਬਦਨ ਜਬ ਸਦਨ ਮਹਿ, ਆ ਕਮਲ ਵਰਗੇ ਮੁਖ ਵਾਲੇ ਜਦੋਂ ਘਰ ਦੇ ਵਿੱਚ, ਵੈਸਹਿਆਨ ਮੁਕੰਦ, ਮੁਕਤੀ ਦਾਤਾ ਆ ਬੈਠ ਹਨ, ਦਾਸੀ ਕਰਦੇ ਬਿਜਨ ਲੇ, ਜਿਹੜੀਆਂ ਦਾਸੀਆਂ ਉਹਨਾਂ ਦੇ ਹੱਥਾਂ ਵਿੱਚੋਂ ਸੁਲੱਖਣੀ ਜੀ ਆਪਣੇ ਹੱਥਾਂ ਵਿੱਚ ਪੱਖਾ ਜਿਹਾ ਲੈ ਲੈਂਦੇ, ਪੌਣ ਚੁਲਾਵੈ ਮੰਦ, ਸਹਿਜ ਸਹਿਜ ਨਾਲ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਪੱਖਾ ਚੱਲਣ ਲੱਗ ਪੈਂਦੇ ਹਨ। ਸੀਤਲ ਜਲ ਨੇ ਜਹਾਥ ਲੇ, ਆਪਣੇ ਹੱਥਾਂ ਦੇ ਨਾਲ ਹੀ ਠੰਡਾ ਜਲ ਲੈ ਕੇ, ਪਾਦ ਪਖਾਰਸ ਪ੍ਰੀਤ, ਪ੍ਰੀਤੀ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧੋਂਦੇ, ਪੁਨ ਅੰਚਰ ਸੋ ਪਹੁੰਚ ਕੇ, ਫਿਰ ਇਸ ਤਰ੍ਹਾਂ ਸੋਹਣੇ ਵਸਤਰ ਦੇ ਨਾਲ ਚਰਨਾਂ ਨੂੰ ਸਾਫ ਕਰਕੇ, ਸੇਵਤ ਯਾਵਿਦ ਨੀਤ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਹਿੰਦੇ ਸੇਵਾ ਕਰਦੇ, ਸਦਨ ਵਿਖੇ ਸੇਵਾ ਸਰਬ ਕਰਦੇ, ਜਿੰਨੀ ਵੀ ਸਾਰੀ ਸੇਵਾ ਹੈ, ਦਾਸੀ ਦਾਸ ਹਟਾਏ ਕਰਦੀਆਂ, ਦਾਸ ਦਾਸੀਆਂ ਨੂੰ ਪਰੇ ਹਟਾ ਕੇ, ਕਰਤ ਸੁਲੱਖਣੀ ਭਾਓ ਧਰ, ਪ੍ਰੇਮ ਨਾਲੇ ਸੁਲੱਖਣੀ ਜੀ ਆਪ ਹੀ ਕਰਦੇ, ਮਨ ਕੋ ਮਾਨ ਮਿਟਾਏ, ਦੇ ਵਿੱਚ ਵੀ ਜਿਹੜਾ ਮਾਣ ਜਿਹਾ ਵੀ ਮੈਂ ਵੱਡੇ ਕਰਦੀ ਮੈਂ ਕਿਉਂ ਕਰਾਂ, ਇਹ ਕਹਿੰਦੇ ਸਾਰਾ ਦੂਰ ਕਰ ਦਿੱਤਾ ਹੈ ਇਸ ਨੇ। ਤੋਟਕ ਛੰਦ ਘਰ ਜਾਚਨ ਜਾਚਕ ਆਵਤ ਹੈ, ਇਸ ਤਰ੍ਹਾਂ ਇਹ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕੋਈ ਮੰਗਣ ਵਾਸਤੇ ਮੰਗਤਾ ਆ ਜਾਂਦਾ ਹੈ, ਉਰ ਚਾਹਤ ਸੋ ਤਹਿ ਪਾਵਤ ਹੈ, ਜੋ ਮੰਗਤਾ ਹਿਰਦੇ ਵਿੱਚ ਚਾਹੁੰਦਾ ਉਹ ਸੁਲੱਖਣੀ ਕੋਲ ਹੀ ਪਾ ਲੈਂਦਾ ਹੈ, ਨਹਿ ਜਾਵਤ ਛੂਛ ਮੁਰਿਓ ਘਰ ਤੇ, ਦੇ ਵਿੱਚੋਂ ਕੋਈ ਵੀ ਮੰਗਤਾ ਖਾਲੀ ਨਹੀਂ ਮੁੜ ਕੇ ਜਾਂਦਾ, ਹਰ ਖਾਤ ਉਦਾਰਤ ਦੈ ਕਰ ਤੇ, ਆਪਣੇ ਹੱਥਾਂ ਵਿੱਚੋਂ ਦੇ ਕੇ ਉਦਾਰਤਾ ਨਾਲ ਇਸ ਤਰ੍ਹਾਂ ਸੁਲੱਖਣੀ ਜੀ ਖੁਸ਼ ਹੁੰਦੇ, ਜਿਵ ਸ੍ਰੀ ਗੁਰ ਆਪਨ ਦੇਤ ਤਹਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਹੱਟ ਉੱਪਰ ਗਰੀਬਾਂ ਨੂੰ ਦੇਈ ਜਾਂਦੇ, ਤਿਵ ਦੇਣ ਲੱਗੀ ਸੁਖ ਹੋਇਤ ਮਹਾ, ਇਸ ਤਰ੍ਹਾਂ ਕਹਿੰਦੇ ਸੁਲੱਖਣੀ ਵੀ ਘਰਾਂ ਨੂੰ ਦੇਣ ਲੱਗ ਪਈ ਹੈ ਤੇ ਬਹੁਤ ਸੁਖੀ ਹੋਣ ਲੱਗ ਪਈ, ਹਰਖਾ ਜਿਸ ਰੀਤ ਕਰੈ ਪੁੰਨ ਸੋ, ਇਸ ਤਰ੍ਹਾਂ ਮਹਾਰਾਜ ਖੁਸ਼ ਹੋਣ ਉਸ ਰੀਤੀ ਨਾਲ ਕਰਦੇ ਹੈ, ਅਨੁਸਾਰ ਰਹੇ ਤਨ ਔ ਮਨ ਸੋ, ਸਰੀਰ ਕਰਕੇ ਮਨ ਸਹਿਤ ਉਹ ਮਹਾਰਾਜ ਦੇ ਅਨੁਸਾਰ ਹੋ ਕੇ ਰਹਿੰਦੇ, ਦੋਹਰਾ ਆਰਨਤਾ ਢਿੱਗ ਸੁਧ ਫਟਕ, ਇਸ ਤਰ੍ਹਾਂ ਕਹਿੰਦੇ ਜਿਵੇਂ ਲਾਲੀ ਵਾਲੀ ਕੋਈ ਵਸਤੂ ਹੋਵੇ ਜਿਹੜਾ ਚਿੱਟਾ ਬਲੌਰ ਹੁੰਦਾ ਕੱਚ ਹੁੰਦਾ ਹੈ, ਜੋ ਆਰਨ ਹੋਇਆ ਜਾਤ, ਕਹਿੰਦੇ ਉਹ ਜਿਹੜੀ ਲਾਲੀ ਵਾਲੀ ਚੀਜ਼ ਉਹਦੇ ਕੋਲ ਸ਼ੀਸ਼ਾ ਚਿੱਟਾ ਪਿਆ ਉਹਦੇ ਵਿੱਚ ਵੀ ਲਾਲੀ ਜੀ ਹੋ ਆਉਂਦੀ ਹੈ, ਤਿਉ ਸ੍ਰੀ ਗੁਰੂ ਪ੍ਰਤਾਪ ਤੇ, ਇਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੇਜ ਪ੍ਰਤਾਪ ਕਰਕੇ, ਭਈ ਅਧਿਕ ਵਰਦਾਤ, ਵੀ ਕਹਿੰਦੇ ਬੜੀ ਭਾਰੀ ਵਰ ਦੇਣ ਵਾਲੀ ਬਹੁਤਾ ਕੁਝ ਦੇਣ ਵਾਲੀ ਸੁਲੱਖਣੀ ਵੀ ਬਣ ਗਈ ਹੈ, ਸ੍ਰੀ ਨਾਨਕ ਪ੍ਰਸਿੱਧ ਹੋਇਆ, ਗੁਰੂ ਮਹਾਰਾਜ ਪਤਨੀ ਨੂੰ ਮੰਗਤਿਆਂ ਨੂੰ ਦਾਨ ਦਿੰਦਿਆਂ ਦੇਖ ਕੇ ਬਹੁਤ ਪ੍ਰਸੰਨ ਹੁੰਦੇ। ਕਰੁਣਾ ਕਰਤ ਅਪਾਰ, ਇਸ ਤਰ੍ਹਾਂ ਆਪਣੀ ਪਤਨੀ ਉੱਪਰ ਬਹੁਤ ਕਿਰਪਾ ਕਰਦੇ। ਰਜਨੀ ਰਾਜਹ ਭਉਨ ਮਹਿ, ਇਸ ਤਰ੍ਹਾਂ ਇਹਦੇ ਘਰ ਦੇ ਵਿੱਚ ਹੀ ਰਾਤ ਨੂੰ ਬਰਾਜਦੇ। ਵਾਸੁਰ ਆਪਨ ਟਾਰ, ਜਿਹੜਾ ਦਿਨ ਦਾ ਸਮਾਂ ਹੁੰਦਾ ਉਸ ਵਾਲਾ ਕਹਿੰਦੇ ਮੋਦੀ ਖਾਨੇ ਉੱਪਰ ਹੀ ਲੰਘਾਉਂਦੇ। ਸਮਾਂ ਬਤੀਤਿਓ ਕਿਤਕ ਜਬ, ਇਸ ਤਰ੍ਹਾਂ ਜਦੋਂ ਸਮਾਂ ਕ ਲੰਘਿਆ ਹੈ। ਸਵਾਦ ਵੀ ਪਤ ਸੰਜੋਗ, ਪਤੀ ਸਤੀ ਦਾ ਆਪੋ ਵਿੱਚ ਹੀ ਸੰਬੰਧ ਹੋ ਗਿਆ ਹੈ। ਗਰਭ ਧਰਨ ਕੀਨੋ ਬਹਰ, ਇਸ ਤਰ੍ਹਾਂ ਸੁਲੱਖਣੀ ਜੀ ਨੇ ਗਰਭ ਧਾਰਨ ਕਰ ਲਿਆ। ਹਰਖੀ ਉਰ ਹਰ ਸੋਗ, ਸ਼ੋਕ ਨੂੰ ਦੂਰ ਕਰ ਲਿਆ, ਖੁਸ਼ ਹੋ ਗਏ। ਸਵਈਆ ਤਿਹ ਕਾਲ ਮਿਸਾਲ ਬਤੀਸ ਕੀ ਬੈਸ, ਜਦੋਂ ਕਹਿੰਦੇ ਇਸ ਤਰ੍ਹਾਂ ਇਸ ਲੱਖਣੀ ਨੇ ਗਰਭ ਧਾਰਨ ਕੀਤਾ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਕਹਿੰਦੇ 32 ਸਾਲਾਂ ਦੀ ਹੋ ਗਈ ਸੀ, ਪਰ ਹੋਰ ਇਤਿਹਾਸਕਾਰਾਂ ਨੇ 28 ਸਾਲ ਦੀ ਲਿਖੀ ਹੈ। ਮਹਾਂਪੁਰਸ਼ਾਂ ਦੇ ਗਿਆਨੀ ਗੁਰਬਚਨ ਸਿੰਘ ਜੀ, ਜਿਨ੍ਹਾਂ ਦੀ ਬੜੀ ਤਕੜੀ ਖੋਜ ਸੀ, ਉਹ ਵਿਦਿਆਰਥੀਆਂ ਨੂੰ ਦੱਸਦੇ ਹੁੰਦੇ ਸੀ ਵੀ ਜਿਸ ਵੇਲੇ ਇਸ ਤਰ੍ਹਾਂ ਇਹ ਪਹਿਲਾਂ ਇਹ ਸੁਲੱਖਣੀ ਜੀ ਨੇ ਗਰਭ ਧਾਰਨ ਕੀਤਾ, ਉਸ ਵੇਲੇ ਗੁਰੂ ਨਾਨਕ ਸਾਹਿਬ ਦੀ 26 ਸਾਲਾਂ ਦੀ ਉਮਰ ਸੀ, ਉਹ ਸਮਝਣਾ ਠੀਕ। ਸਰੀਰ ਧਰੇ ਬਿਤੇ ਸੁਖ ਰਾਸਾ, ਇਸ ਤਰ੍ਹਾਂ ਕਹਿੰਦੇ ਸਰੀਰ ਨੂੰ ਧਾਰਿਆਂ 26 ਸਾਲ ਹੋ ਗਏ ਸੀ ਆਪ ਜੀ ਨੂੰ। ਕਈ ਕੋਟ ਨਿਹਾਲ ਕਰੇ ਜਿਨ ਮਾਨਵ, ਜਿਨ੍ਹਾਂ ਨੇ ਕਈ ਕਰੋੜਾਂ ਜਿਹੜੇ ਮਨੁੱਖ ਹੈ ਨਿਹਾਲ ਕਰ ਦਿੱਤੇ। ਜਾਹੀ ਕਿ ਨਾਮ ਕਟੇ ਜਮ ਫਾਸਾ, ਜਿਸ ਗੁਰੂ ਨਾਨਕ ਦਾ ਨਾਮ ਲਿਆ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ। ਨਿਪਜਿਓ ਸ੍ਰੀ ਚੰਦ ਮਹਾਂ ਸੁਖ ਕੰਦ, ਜਿਹੜਾ ਸੁਖਾਂ ਦਾ ਬੱਦਲ ਹੈ, ਕਹਿੰਦੇ ਉਹ ਪੁੱਤਰ ਪੈਦਾ ਹੋਇਆ ਜਿਸਦਾ ਨਾਮ ਸ੍ਰੀ ਚੰਦ ਫਿਰ ਰੱਖਿਆ ਗਿਆ। ਆਨੰਦ ਵੱਡਾ ਪਰਿਵਾਰ ਖੁਲਾਸਾ, ਕਹਿੰਦੇ ਬੜਾ ਆਨੰਦ ਵੱਧ ਗਿਆ, ਪਰਿਵਾਰ ਸਾਰਾ ਖੁਲਾਸਾ ਖੁਸ਼ ਹੋ ਗਿਆ। ਸੁਨ ਤਾਛਿਨ ਨਾਨਕੀ ਅੰਗਨ ਮਾਵਤ, ਇਸ ਵੇਲੇ ਨਾਨਕੀ ਨੇ ਸੁਣਿਆ ਤੇ ਸੁਣ ਕੇ ਅੰਗਾਂ ਵਿੱਚ ਨਹੀਂ ਸਮਾ ਰਹੀ ਹੈ। ਭਾਵਤ ਆਮੀ ਅਮੀ ਜਿਵ ਜਿਵੇਂ ਕਹਿੰਦੇ ਰੋਗੀ ਕੋਲੋਂ ਹੀ ਅੰਮ੍ਰਿਤ ਪਾ ਲਵੇ, ਅੰਮ੍ਰਿਤ ਲੱਭ ਜਾਏ ਜਿਵੇਂ ਉਹ ਨਿਰੋਗ ਹੋ ਜਾਂਦਾ ਹੈ। ਬੰਦ ਮਨੋਹਰ ਤੋਰਨ ਤੂਰਨ, ਉਸੇ ਵੇਲੇ ਘਰ ਦੇ ਦਾਸ ਦਾਸੀਆਂ ਨੇ ਰਲ ਮਿਲ ਕੇ ਧਰ ਦੇ ਦਰਵਾਜ਼ੇ ਉੱਪਰ ਉਹ ਪੱਤੇ ਟਾਹਣੀਆਂ ਜੇ ਲਾ ਕੇ ਬੰਧਨਵਾਰ ਸੁੰਦਰ ਬੰਨ ਦਿੱਤੇ। ਔਰ ਉਤਸ਼ਾਹ ਸਪੂਰਨ ਕੀ, ਹੋਰ ਕਿੰਨੇ ਜਿਹੜੇ ਉਤਸ਼ਾਹ ਹਨ, ਸਮਾਗਮੋ ਸ਼ੂਰੇ ਪੂਰੇ ਸ਼ੁਰੂ ਕਰ ਦਿੱਤੇ। ਅੰਗਨ ਬਾਰ ਮੈਂ ਮੰਗਤ ਮੰਗਨ ਮੰਗਤ, ਇਸ ਤਰ੍ਹਾਂ ਕਹਿੰਦੇ ਦਰਵਾਜ਼ੇ ਅੱਗੇ ਮੰਗਤੇ ਖੜੋਤੇ ਹੋਏ ਵਿਹੜੇ ਦੇ ਵਿੱਚ। ਮੰਗਲ ਹੋਤ ਅਮੰਗਲ ਹੀਨੇ, ਵਿਹੜੇ ਵਿੱਚ ਮੰਗਲਾਚਾਰ ਹੋ ਗਏ, ਵਿਘਨ ਨਾਸ ਹੋ ਗਿਆ, ਦਰਵਾਜ਼ੇ ਤੇ ਮੰਗਤੇ ਖੜੋਤੇ ਮੰਗਣ ਲਈ। ਲੈਨੇ ਜਪਾਨ ਦਇਓ ਧਨ ਦਾਨ, ਇਸ ਤਰ੍ਹਾਂ ਕਹਿੰਦੇ ਹੱਥਾਂ ਵਿੱਚ ਲਾਨ ਲੈ ਕੇ ਦਿੱਤਾ ਗਰੀਬਾਂ ਨੂੰ। ਸੁਨਾਨਕੀ ਭਾਗ ਵੱਡੇ ਸ਼ੁਭ ਚੀਨੇ, ਜਿਹੜੀ ਨਾਨਕੀ ਆ ਨੇ ਆਪਣੇ ਵੱਡੇ ਭਾਗ ਚੰਗੇ ਜਾਣੇ। ਅੰਗਨਾ ਆਏ ਵਧਾਈ ਸੁਣਾਵਤ, ਜਿਹੜੀਆਂ ਇਸਤਰੀ ਆ ਕੇ ਨਾਨਕੀ ਜੀ ਨੂੰ ਵਧਾਈ ਸੁਣਾਉਂਦੀਆਂ। ਯਾ ਬਿਦ ਹੋਤ ਆਨੰਦ ਨਵੀਨੇ, ਇਸ ਤਰ੍ਹਾਂ ਨਵੇਂ ਤੋਂ ਨਵੇਂ ਆਨੰਦ ਹੋ ਰਹੇ ਘਰ ਵਿੱਚ। ਪਾਲਤ ਤਾਤ ਦੁਲਾਰਤ ਮਾਤ, ਜਿਹੜੀ ਮਾਤਾ ਸੁਲੱਖਣੀ ਆਪਣੇ ਪੁੱਤਰ ਸ੍ਰੀ ਚੰਦ ਨੂੰ ਪਾਲਦੀ ਤੇ ਲਡਾਉਂਦੀ ਹੈ। ਨਵਾਵਤ ਹਾਥਨ ਸੋ ਮਲ ਬਾਰੀ, ਪਾਣੀ ਲੈ ਕੇ ਮਲ ਮਲ ਕੇ ਹੱਥਾਂ ਨਾਲ ਇਸ਼ਨਾਨ ਕਰਾਉਂਦੀ ਨਵਾਉਂਦੀ ਹੈ। ਆਨਨ ਆਰੁਨ ਜਾਤ ਨਿਹਾਰਤ, ਜਿਹੜਾ ਮੁੱਖ ਹੈ ਕਮਲ ਵਰਗਾ ਉਹਨੂੰ ਵੇਖੀ ਹੀ ਜਾਂਦੀ ਹੈ। ਆਰਤ ਹਾਰ ਖਿਰੀ ਮੁਖ ਬਾਰੀ, ਦੁੱਖਾਂ ਨੂੰ ਨਾਸ਼ ਕਰਨ ਵਾਲੀ ਮੂੰਹ ਦੀ ਬਗੀਚੀ ਖਿੜੀ ਹੋਈ ਵੇਖਦੀ ਮਾਂ। ਨਾਰ ਮਯੰਕ ਮੁਖੀ ਚੱਖ ਖੰਜਨ, ਜਿਹੜੀਆਂ ਇਸਤਰੀਆਂ ਜਿਨ੍ਹਾਂ ਦਾ ਚੰਦਰਮਾ ਵਰਗਾ ਮੁਖ ਹੈ। ਅੰਕਲ ਡਾਵਤ ਜਾਵਤ ਵਾਰੀ, ਇਸ ਤਰ੍ਹਾਂ ਜਿਨ੍ਹਾਂ ਦੇ ਨੇਤਰ ਮੁਖ ਇਸ ਤਰ੍ਹਾਂ ਚੰਦਰਮਾ ਵਰਗ ਖੰਜਨ ਚੱਖ ਅੰਜਨ ਖਚ ਨਾਰ ਮਯੰਕ ਮੁਖੀ ਚੱਖ ਖੰਜਨ, ਇਹਨਾਂ ਦੇ ਨੇਤਰ ਮੋਲੇ ਵਰਗੇ ਹੈ। ਅੰਕ ਲਡਾਵਤ ਜਾਵਤ ਵਾਰੀ, ਇਸ ਤਰ੍ਹਾਂ ਗੋਦ ਵਿੱਚ ਲੈ ਕੇ ਲਡਾਉਂਦੀਆਂ, ਉਹਨਾਂ ਤੋਂ ਸ੍ਰੀ ਚੰਦ ਤੋਂ ਵਾਰਨੇ ਸਦਕੇ ਜਾਂਦੀਆਂ ਹਨ। ਆਸਿਕ ਦੇ ਮੁਖ ਸੋਂ ਸੁਖ ਪਾਏ, ਆਇਸਤਾ ਆਸ਼ੀਰਵਾਦਾਂ ਦੀ ਇਹ ਸੁਲੱਖਣੀਏ ਤੋਂ ਸੁਖ ਪਾਵੇ, ਸੁਖਾਏ ਖਰੀ ਸੁਖ ਸੋਂ ਮਹਿ ਤਾਰੀ। ਇਸ ਤਰ੍ਹਾਂ ਜਿਹੜੀ ਮਾਂ ਹੈ ਸੁਖ ਦੇ ਨਾਲ ਬੜੀ ਚੰਗੀ ਕਹਿੰਦੇ, ਉਹਨੂੰ ਆਸ਼ੀਰਵਾਦਾਂ ਸਿਖਾਏ ਕਿ ਚੰਗੀਆਂ ਲੱਗਦੀਆਂ, ਖਰੀ ਅਤਿਅੰਤ ਹੀ ਸਿਖਾਏ ਚੰਗੀਆਂ ਲੱਗਦੀਆਂ ਹਨ। ਦੋਹਰਾ ਸਦਨ ਨਾਨਕੀ ਪਿਤਾ ਕੇ, ਇੱਧਰ ਜਿਹੜੀ ਨਾਨਕੀ ਜੀ ਉਹਨਾਂ ਨੇ ਆਪਣੇ ਪਿਤਾ ਦੇ ਘਰ ਦੇ ਵਿੱਚ ਸੁਧ ਪਠਈ ਸੁਖ ਸਾਰ, ਸਾਰੇ ਸੁਖਾਂ ਨੂੰ ਜਾਂ ਸ੍ਰੇਸ਼ਟ ਸੁਖ ਦੇਣ ਵਾਲੀ ਖਬਰ ਸਾਰ ਭੇਜਤੀ ਕਾਲੂ ਕੋ, ਸੁਨ ਕਰ ਪੋਤਰੇ ਜਨਮ ਕੀ, ਆਪਣੇ ਘਰ ਦੇ ਵਿੱਚ ਵੀ ਪੋਤਰੇ ਦਾ ਜਨਮ ਹੋ ਗਿਆ ਸੁਣ ਕੇ ਹਰਖੇ ਹਿਰਦੇ ਅਪਾਰ, ਕਾਲੂ ਜੀ ਵੀ ਤ੍ਰਿਪਤਾ ਜੀ ਵੀ ਹਿਰਦੇ ਵਿੱਚ ਬੇਅੰਤੀ ਖੁਸ਼ ਹੋ ਗਏ। ਸਵਈਆ ਘਨ ਘੋਰ ਸਿੱਖੀ ਅਰਬਿੰਦ ਪਿਖੇ, ਖੁਸ਼ ਹੋ ਗਏ ਜਿਵੇਂ ਬੱਦਲ ਗਰਜੇ, ਮੋਰ ਖੁਸ਼ੀ ਵਿੱਚ ਨੱਚ ਦਿੰਦੇ ਹੈ, ਸੂਰਜ ਨੂੰ ਦੇਖ ਕੇ ਜਿਵੇਂ ਕਵਲ ਖਿੜ ਜਾਂਦੇ ਹਨ। ਤਾਰਿਦ ਜਿਉ ਕਰ ਪਾਰਸ ਪਾਏ, ਜਿਵੇਂ ਦਰਿਦਰੀ ਆਲਸੀ ਦੇ ਘਰੇ ਕਹਿੰਦੇ ਪਾਰਸ ਪਾਇਆ ਜਾਏ, ਪਾਰਸ ਬੱਟੀ ਆ ਜਾਓ ਕੱਛਾ ਮਾਰਦਾ ਹੈ। ਬਹੁ ਭੁੱਖੇ ਕੋ ਭੋਜਨ ਤੋਏ ਤਿਖੰਤ ਕੋ, ਬਹੁਤੇ ਭੁੱਖੇ ਨੂੰ ਵਧੀਆ ਭੋਜਨ ਮਿਲ ਜੇ ਉਹ ਖੁਸ਼ ਹੋ ਜਾਂਦਾ ਹੈ, ਜਿਵੇਂ ਤਿਹਾਇਆ ਪੁਰਸ਼ ਨੂੰ ਠੰਡਾ ਪਾਣੀ ਮਿਲ ਜਾਏ ਉਹ ਖੁਸ਼ ਹੋ ਜਾਂਦਾ ਹੈ। ਸਾਧਕ ਸਾਧਨ ਜਿਉਂ ਫਲ ਪਾਏ, ਜਿਵੇਂ ਕੋਈ ਸਾਧਨਾ ਨੂੰ ਸਾਧਦਾ ਹੈ, ਕੋਈ ਚਲੀਸੇ ਕਰਦਾ ਹੈ, ਉਹਦਾ ਫਲ ਪਾ ਲਵੇ, ਉਹਦਾ ਪੂਰਾ ਹੋ ਜਾਏ, ਖੁਸ਼ ਹੋ ਜਾਂਦਾ ਹੈ। ਰਿਪ ਦੇਸ਼ ਲਹਿ ਨਿਰਿਪ ਚਾਤ੍ਰਿਕ ਸ਼ਾਂਤ, ਜਿਵੇਂ ਰਾਜਾ ਕਹਿੰਦੇ ਬੈਰੀ ਦਾ ਦੇਸ਼ ਫਤਿਹ ਕਰ ਲਵੇ ਉਹ ਖੁਸ਼ ਹੁੰਦਾ ਹੈ, ਜਿਵੇਂ ਸਵਾਤੀ ਬੂੰਦ ਨੂੰ ਪਾ ਕੇ ਪੀਹਾ ਖੁਸ਼ ਹੁੰਦਾ ਤ੍ਰਿਪਤ ਹੁੰਦਾ ਹੈ। ਚਕੋਰ ਮਯੰਕਤ ਜਾਂ ਹੁਲਸਾਏ, ਜਿਵੇਂ ਚਕੋਰਾ ਸੂਰ ਨੂੰ ਦੇਖ ਕੇ ਚੰਦਰਮਾ ਨੂੰ ਦੇਖ ਕੇ ਖੁਸ਼ ਹੋ ਜਾਂਦੀਆਂ। ਤਿਵ ਪੋਤਰ ਹੈ ਕੋ ਜਨਮਿਓ ਸੁਣ ਕੇ, ਐਵੇਂ ਕਹਿੰਦੇ ਵੀ ਪੋਤਰੇ ਪੈਦਾ ਹੋਇਆ ਹੈ ਉਹ ਸੁਣ ਕੇ ਮਾਤਾ ਪਿਤਾ ਨੇ, ਮਨ ਸ੍ਰੀ ਗੁਰ ਮਾਤ ਪਿਤਾ ਹਰ ਖਾਏ, ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਉਹ ਬਹੁਤ ਹੀ ਮਨ ਵਿੱਚ ਖੁਸ਼ ਹੋ ਗਏ। ਤੋਟਕ ਛੰਦ ਚੱਲ ਆਵਤ ਭੇ ਸੁਲਤਾਨਪੁਰੇ, ਇਸ ਤਰ੍ਹਾਂ ਦੋਵੇਂ ਜੀ ਚੱਲ ਕੇ ਸੁਲਤਾਨਪੁਰ ਸਾਹਿਬ ਆ ਗਏ। ਸੁਣ ਸ੍ਰੀ ਗੁਰ ਪਾਇਨ ਧਾਏ ਪਰੇ, ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਿਆ ਵੀ ਸਾਡੇ ਮਾਤਾ ਪਿਤਾ ਆ ਕੇ ਦੌੜ ਕੇ ਜਾ ਚਰਨੀ ਪਏ। ਜਨਨੀ ਮਨ ਕੀਨ ਆਨੰਦ ਕਨਾ, ਮਾਤਾ ਤ੍ਰਿਪਤਾ ਨੇ ਮਹਾਰਾਜ ਨੂੰ ਦੇਖ ਕੇ ਮਨ ਵਿੱਚ ਬੜਾ ਆਨੰਦ ਆ ਕੀਤਾ। ਸੁਤ ਪੈ ਕਰ ਫੇਰ ਦੁਲਾਰ ਸਨਾ, ਮਾਤਾ ਜੀ ਆਪਣੇ ਪੁੱਤਰ ਉੱਪਰ ਕਹਿੰਦੇ ਹੱਥ ਫੇਰਦੇ ਆ, ਬਹੁਤ ਲਡਾਉਂਦੇ ਗੁਰੂ ਨਾਨਕ ਸਾਹਿਬ ਜੀ। ਪਿਖ ਪੋਤਰ ਹੈ ਤੁੰਡ ਕੁਸ਼ੇਸ਼ ਸਾ, ਫਿਰ ਆਪਣੇ ਪੋਤਰੇ ਦਾ ਮੂੰਹ ਕਹਿੰਦੇ ਕਵਲ ਵਰਗਾ ਖਿੜਿਆ ਦੇ ਕੇ, ਧਨ ਦੀਨਨ ਦੇਨ ਨਰੇਸ਼ ਸ਼ਾ। ਆਹ ਸਵੇਰੇ ਮਾਤਾ ਤ੍ਰਿਪਤਾ ਨੇ ਕਹਿੰਦੇ ਗਰੀਬਾਂ ਨੂੰ ਰਾਜਿਆਂ ਵਾਂਗੂ ਧਨ ਦਿੱਤਾ ਹੈ ਖੁੱਲਾ। ਧਨੀਆ ਮਿਲ ਤੋਖ ਤਿਖਾ ਤਰਖੀ, ਫਿਰ ਆਪਣੀ ਪੁੱਤਰੀ ਨਾਲ ਨਾਨਕੀ ਨਾਲ ਮਾਂ ਮਿਲ ਕੇ ਬਹੁਤ ਪ੍ਰਸੰਨ ਹੋਈ ਅਤੇ ਦੂਰ ਕੀਤੀ। ਜਲ ਮੇਲ ਮਿਲਾ ਸੁਖ ਸੋਂ ਹਰਖੀ, ਜਲ ਰੂਪੀ ਮੇਲ ਮਿਲ ਗਿਆ ਸੁਖ ਨਾਲ ਖੁਸ਼ ਹੋ ਗਏ। ਦੋਹਰਾ ਕਾਲੂ ਬਦਨ ਬਿਲੋਕ ਸੁਤ, ਇਸ ਤਰ੍ਹਾਂ ਬਾਬਾ ਕਾਲੂ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਦਾ ਮੁਖ ਦੇਖ ਸਰਸਹਿ ਸਰਬ ਸਮਾਜ ਖਾਨੇ ਵਿੱਚ ਬੜਾ ਖੁੱਲਾ ਡੁੱਲਾ ਸਾਜੋ ਬਿਆਨ ਵੇਖ ਕੇ ਖੁਸ਼ ਹੋ ਰਿਹਾ, ਦੇਖ ਕੇ ਬਹੁਤ ਖੁਸ਼ੀ ਨਾਲ ਧਾਰਿਆ। ਭਲੇ ਚਲਾਇਓ ਕਾਜ, ਮੇਰੇ ਪੁੱਤਰ ਨੇ ਬੜਾ ਚੰਗਾ ਵਧੀਆ ਖੁੱਲਾ ਡੁੱਲਾ ਕੰਮ ਚਲਾਇਆ, ਮੁਝ ਤੇ ਅਧਿਕ ਕਮਾਏ ਕਰ, ਮੇਰਾ ਵੀ ਮੇਰੇ ਨਾਲ ਤਾਂ ਮੇਰਾ ਪੁੱਤਰ ਜ਼ਿਆਦਾ ਹੀ ਕਮਾਈ ਕਰ ਲੂਗਾ। ਸਰਬ ਪਦਾਰਥ ਕੀ ਦੇਖ ਲੋ, ਕਹਿੰਦੇ ਹੱਟ ਭਰੀ ਪਈ ਆ, ਸਾਰੇ ਪਦਾਰਥ ਭਰੇ ਪਏ ਆ, ਕੱਟੇ ਪਏ। ਕੀਰਤ ਜਗ ਵਿਸਤ੍ਰਿਤ ਭੀ। ਇਸ ਤਰ੍ਹਾਂ ਵੀ ਮੇਰੇ ਪੁੱਤਰ ਦੇ ਵੱਡੀ ਦੁਕਾਨ ਚਲਾਉਣੇ ਕਰਕੇ ਸਾਡੀ ਤਾਂ ਮਹਿਮਾ ਸੰਸਾਰ ਵਿੱਚ ਫੈਲ ਗਈ। ਦੀਨਨ ਦਾਨਹਿ ਦੀਨ, ਮੇਰਾ ਪੁੱਤਰ ਗਰੀਬਾਂ ਨੂੰ ਦਾਨ ਵੀ ਦੇ ਜਿਹਦਾ ਉਹ ਉਸਤੀ ਕਰਦੇ ਹੈ। ਤੋਟਕ ਛੰਦ ਰਹਿ ਕੇਤਿਕ ਬਾਸੁਰ ਮਾਤ ਪਿਤਾ। ਇਸ ਤਰ੍ਹਾਂ ਕੁੱਝ ਕੁ ਦਿਨ ਮਾਤਾ ਪਿਤਾ ਇੱਥੇ ਰਹਿ ਕੇ ਮਿਲਕਾ ਸੁਤ ਪੌਤਰਹਿ ਕੀਨ ਗਤਾ। ਆਪਣੇ ਪੁੱਤਰ ਨੂੰ ਵੀ ਮਿਲੇ ਆ, ਪੋਤਰੇ ਨੂੰ ਮਿਲ ਗਏ, ਫਿਰ ਚਲੇ ਗਏ ਨਨਕਾਣਾ ਸਾਹਿਬ। ਇੱਕ ਸਾਲ ਭਇਓ ਸੁਤ ਕੇ ਜਨਮੇ। ਜਦੋਂ ਕਹਿੰਦੇ ਵੇ ਸ੍ਰੀ ਚੰਦ ਦੇ ਪੈਦਾ ਹੋਇਆ ਇੱਕ ਸਾਲ ਦਾ ਸਮਾਂ ਹੋ ਗਿਆ। ਮੁਖ ਹੇਰਤ ਮਾਤ ਖੁਸ਼ੀ ਮਨ ਮੇ। ਮਾਤਾ ਸੁਲੱਖਣੀ ਪੁੱਤਰ ਸ੍ਰੀ ਚੰਦ ਦਾ ਮੁਖ ਦੇਖ ਦੇਖ ਕੇ ਮਨ ਵਿੱਚ ਬੜਾ ਖੁਸ਼ ਹੁੰਦੀ ਹੈ। ਭਗਨੀ ਮਨ ਕੀ ਸਭ ਜਾਨ ਹਿਰਦੇ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਭੈਣ ਦੀ ਮਨ ਦੀ ਜਾਣੀ ਹੈ ਵੀ ਇਹ ਜਿਹੜਾ ਸ੍ਰੀ ਚੰਦ ਹੈ ਨਾ, ਇਹ ਚਾਹੁੰਦੀ ਹੈ ਵੀ ਮੇਰੀ ਝੋਲੀ ਮਹਾਰਾਜ ਪਾ ਦੇਣ। ਮੁਖ ਨਾਨਕ ਬੈਨ ਭਨੇ ਸੁਖ ਦੇ। ਮਨ ਦੀ ਜਾਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਭੈਣ ਨੂੰ ਸੁਖ ਦੇਣ ਵਾਲੇ ਫਿਰ ਬਚਨ ਕਹੇ। ਇੱਕ ਬਾਰ ਇੱਕ ਲੇ ਪ੍ਰਤਪਾਲ ਕਰੋ। ਇੱਕ ਦੇ ਥਾਂ ਇਹ ਪਾਠ ਹੈ, ਇਹ ਬਾਰਕ, ਇਹ ਜਿਹੜਾ ਸਾਡਾ ਸਪੁੱਤਰ ਸ੍ਰੀ ਚੰਦ ਹੈ, ਇਹ ਭੈਣ ਕਹਿੰਦੇ ਇਹਨੂੰ ਤੂੰ ਲੈ ਕੇ ਪਾਲ ਪੋਸ ਲੈ। ਤੁਮ ਆਨ ਵਿਚਾਰ ਕਛੂ ਨਾ ਧਰੋ। ਹੋਰ ਕੋਈ ਵਿਚਾਰ ਨਹੀਂ ਕਰਨੀ ਹੈ ਵੀ ਮੇਰੇ ਘਰ ਵੀ ਕੋਈ ਹੋਵੇ, ਬਸ ਇਹੀ ਇਹਨੂੰ ਤੂੰ ਜਾਣ ਕੇ ਪੁੱਤਰ ਤੇ ਪਾ ਲੈ, ਗੋ ਤੇ ਪਾਲ ਲੈ। ਸੁਣ ਕੇ ਹਰਖੀ ਸਰਸੀ ਉਰ ਮੈਂ। ਹਾਂ, ਉਸ ਵੇਲੇ ਕਹਿੰਦੇ ਸੁਣ ਕੇ ਮਹਾਰਾਜ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਖੁਸ਼ ਹੋ ਗਈ ਹੈ। ਭਵ ਰੰਕ ਮਦਾਰ ਪਯੋ ਘਰ ਮੈਂ। ਮਾਨੋ ਘਰ ਦੇ ਵਿੱਚ ਹੀ ਜਿਵੇਂ ਕੰਗਾਲ ਨੂੰ ਕਹਿੰਦੇ ਕੋਈ ਕਲਪ ਬਿਰਸ਼ ਪ੍ਰਾਪਤ ਹੋ ਜਾਏ ਨਾ, ਇਉਂ ਖੁਸ਼ ਹੋ ਗਈ ਹੈ। ਮੁਖ ਕੰਜ ਬਿਲੋਕਤ ਲਾਲਤ ਹੈ। ਕਵਲ ਵਰਗਾ ਜਿਹੜਾ ਮੁਖ ਹੈ ਸ੍ਰੀ ਚੰਦ ਦਾ, ਵੇਖ ਵੇਖ ਕੇ ਜਿਹੜੀ ਇਹ ਨਾਨਕੀ ਲਡਾਉਂਦੀ ਹੈ। ਅਤ ਨੇਹ ਧਰੇ ਪ੍ਰਤਪਾਲਤ ਹੈ। ਬਹੁਤ ਹੀ ਪ੍ਰੇਮ ਮੋਹ ਧਾਰ ਕੇ ਪਾਲਣਾ ਪੋਸਣਾ ਕਰਦੀ। ਦੋਹਰਾ ਸ੍ਰੀ ਚੰਦ ਧਰ ਨਾਮ ਤੇਹੇ। ਇਸ ਤਰ੍ਹਾਂ ਇਹਦਾ ਨਾਂ ਸ੍ਰੀ ਚੰਦ ਰੱਖਿਆ ਗਿਆ। ਪਾਇਓ ਉਸ਼ੰਗ ਭਤੀਜ। ਆਪਣੇ ਭਤੀਜੇ ਨੂੰ ਨਾਨਕੀ ਜੀ ਨੇ ਗੋਦੀ ਵਿੱਚ ਪਾ ਲਿਆ ਹੈ। ਔਰ ਆਨੰਦ ਬਹੁ ਨਾਨਕੀ। ਜਿਹੜੀ ਨਾਨਕੀ ਹਿਰਦੇ ਵਿੱਚ ਬਹੁਤ ਪ੍ਰਸੰਨ ਹੈ ਨਾ। ਸੋਦਰ ਲਖਿਓ ਪ੍ਰਸੀਜ। ਮੇਰੇ ਭਰਾ ਮੇਰੇ ਉੱਪਰ ਵੀ ਪ੍ਰਸੰਨ ਹੋ ਗਏ ਹੈ ਵੀ ਇਸ ਤਰ੍ਹਾਂ ਮੈਨੂੰ ਆਪਣੇ ਹੀ ਜਿਹੜਾ ਸਪੁੱਤਰ ਦੇ ਦਿੱਤਾ ਹੈ, ਮੇਰੀ ਗੋਦ ਵਿੱਚ ਪਾ ਦਿੱਤਾ ਹੈ। ਇਸ ਤਰ੍ਹਾਂ ਇਹ ਨਾਨਕੀ ਜੀ ਅਤਿਅੰਤ ਪ੍ਰਸੰਨ ਹੋ ਰਹੇ। ਜੋ ਇਹ ਪ੍ਰਸੰਗ ਹੈ ਇਸ ਦੇ ਨਾਲ ਹੀ ਇੱਥੇ ਪੂਰਾ ਹੋ ਗਿਆ ਹੈ। ਇਸ ਤੋਂ ਅੱਗੇ ਜਿਵੇਂ ਲੜੀਵਾਰ ਰੂਪ ਵਿੱਚ ਹੋਰ ਪ੍ਰਸੰਗ ਆਉਣਗੇ, ਮਨ ਸੁਖਦਾਰ ਭਾਈ ਭਗੀਰ ਜਿਨ੍ਹਾਂ ਨੂੰ ਮਹਾਰਾਜ ਨੇ ਬੁਲਾ ਕਰਕੇ ਕਿਸੇ ਢੰਗ ਤਰੀਕੇ ਨਾਲ ਅਤੇ ਨਜ਼ਰੀ ਨਜ਼ਰ ਨਿਹਾਲ ਕੀਤਾ, ਜਿਹੜੇ ਕੋਈ ਹੋਰ ਦੇਵੀ ਦੇਵਿਆਂ ਨੂੰ ਮੰਨਣ ਪੂਜਣ ਵਾਲੇ ਸੀ ਉਹਨਾਂ ਦੇ ਵੀ ਉਹ ਭਾਵੇਂ ਪਰਮੇਸ਼ਰ ਦੇ ਉਪਾਸ਼ਕ ਸਨ, ਪਰ ਜਿਹੋ ਜਿਹੀ ਉਹਨਾਂ ਨੂੰ ਸੰਗਤ ਹੋਈ ਵੀ ਆਦਿ ਸ਼ਕਤੀ ਜਿਹੜੀ ਇਹੀ ਪਰਮੇਸ਼ਰ ਹੈ, ਉਹਨਾਂ ਨੂੰ ਅਸਲੀ ਪਰਮੇਸ਼ਰ ਦੀ ਪ੍ਰਾਪਤੀ ਜਿਵੇਂ ਕਰਵਾਈ, ਅਤੇ ਆ ਜਿਹੜੇ ਦੇਵੀ ਦੇਵਤੇ ਇਹਨਾਂ ਦੀ ਉਪਾਸ਼ਨਾ ਤੋਂ ਆਪ ਜੀ ਨੇ ਖਹਿੜਾ ਛਡਾਇਆ, ਉਹ ਇਹ ਸਾਰੇ ਪ੍ਰਸੰਗ ਲੜੀਵਾਰ ਰੂਪ ਵਿੱਚ ਆਉਣਗੇ, ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅੱਜ ਦੀ ਦੀਵਾਨ ਦੀ ਇੱਥੇ ਸਮਾਪਤੀ ਹੈ ਜੀ। ਸ੍ਰੀ ਚੰਦ ਧਰ ਨਾਮ ਤੇਹੇ, ਪਾਇਓ ਉਛੰਗ ਭਤੀਜ, ਔਰ ਆਨੰਦ ਬਹੁ ਨਾਨਕੀ, ਸੋਦਰ ਲਖਿਓ ਪ੍ਰਸੀਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ